ਵਾਹਿਗੁਰੂ ਸਾਹਿਬ ਜੀਓ ਦੋਹਰਾ ਮੱਲੂ ਸ਼ਾਹੀ ਆਏ ਕਰ ਸ੍ਰੀ ਅੰਗਦ ਕੇ ਪਾਸ ਕਰ ਬੰਦਨ ਬੈਠਿਓ ਨਿਕਟ ਬਿਨਤੀ ਕੀਨ ਪ੍ਰਕਾਸ਼ ਮੱਲੂ ਸ਼ਾਹੀ ਆਏ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਤੋਂ ਉਪਰੰਤ ਆਪਾਂ ਕੁਝ ਦਿਨ ਤੋਂ ਗੁਰੂ ਅੰਗਦ ਸਾਹਿਬ ਜੀ ਦਾ ਇਤਿਹਾਸ ਸਰਵਣ ਕਰ ਰਹੇ ਹਾਂ। ਜਿਸ ਤਰ੍ਹਾਂ ਆਪ ਜੀ ਦੀ ਹਜ਼ੂਰੀ ਵਿੱਚ ਸੇਵਾ ਕਰਨ ਵਾਲੇ ਗੁਰਸਿੱਖ ਰਹੇ ਤਾਂ ਬਾਹਰੋਂ ਆ ਕੇ ਆਪ ਜੀ ਦੇ ਪਾਸੋਂ ਉਪਦੇਸ਼ ਸੁਣ ਕੇ ਨਿਹਾਲ ਹੋਏ, ਉਹ ਗੁਰਸਿੱਖਾਂ ਦੇ ਪ੍ਰਸੰਗ ਪ੍ਰਾਰੰਭ ਹੋਏ ਹੋਏ ਨੇ, ਜਿਨ੍ਹਾਂ ਪ੍ਰਸੰਗਾਂ ਵਿੱਚੋਂ ਕੱਲ੍ਹ ਭਾਈ ਜੀ ਜੀ ਦਾ ਜੋ ਗੁਰੂ ਮਹਾਰਾਜ ਦਾ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਸ਼ਰਧਾ ਭਾਵਨਾ ਨਾਲ ਛਕਾਉਣ ਦੀ ਸੇਵਾ ਕਰਨ ਵਾਲਾ ਸੀ ਉਹਦਾ ਸੁਣਿਆ ਹੈ। ਇੱਕ ਦਿਨ ਬੜੀ ਤਿੱਖੀ ਹਨੇਰੀ ਚੱਲ ਪਈ ਹੈ, ਸਾਰੀ ਦਿਹਾੜੀ ਚੱਲੀ ਗਈ, ਥੋੜ੍ਹਾ ਜਿਹਾ ਦਿਨ ਬਾਕੀ ਰਹਿ ਗਿਆ ਹੈ। ਸ੍ਰੀ ਗੁਰੂ ਅੰਗਦ ਸਾਹਿਬ ਜੀ ਅੱਗੇ ਬੇਨਤੀ ਕਰ ਲਈ ਕਿ ਮਹਾਰਾਜ ਆਪ ਬਾਗ ਕਰੋ, ਇਹ ਤਿੱਖੀ ਚੱਕੜ ਮਿੱਟੀ ਕੱਟੇ ਵਾਲੀ ਹਨੇਰੀ ਹਟ ਜਾਏ, ਮੈਂ ਥੋੜ੍ਹੇ ਸਮੇਂ ਭੋਜਨ ਤਿਆਰ ਕਰਕੇ ਆਪ ਨੂੰ ਛਕਾ ਦੇਵਾਂ, ਫਿਰ ਭਾਵੇਂ ਸਾਰੀ ਰਾਤ ਹੀ ਚੱਲੀ ਜਾਏ। ਲੇਕਿਨ ਹੁਣ ਤਾਂ ਇਉਂ ਦਿਸਦਾ ਹੈ ਵੀ ਤਿੱਖੀ ਚੱਲ ਰਹੀ ਹੈ, ਸ਼ਾਇਦ ਅੱਧੀ ਰਾਤ ਤੱਕ ਇਸੇ ਤਰ੍ਹਾਂ ਹੀ ਚੱਲੀ ਜਾਏ ਅਤੇ ਆਪ ਜੀ ਬਾਗ ਕਰੋ। ਗੁਰੂ ਮਹਾਰਾਜ ਕਹਿੰਦੇ ਵੀ ਐਸਾ ਤਾਂ ਮਨ ਵਿੱਚ ਫੁਰਨਾ ਨਾ ਲਿਆਉਣਾ ਚਾਹੀਏ, ਨਾ ਹੀ ਜਵਾਨ ਰਾਹੀਂ ਕਹਿਣਾ ਚਾਹੀਏ ਵੀ ਹਨੇਰੀ ਹਟ ਜਾਏ, ਕਿਉਂਕਿ ਪਰਮੇਸ਼ਰ ਜੋ ਕੁਝ ਕਰ ਕਰਾ ਰਿਹਾ ਹੈ ਉਹ ਜੀਵਾਂ ਦੇ ਭਲੇ ਵਾਸਤੇ ਕਰ ਰਿਹਾ ਹੈ। ਇਹ ਜੇ ਪੁੱਛੇ ਵੀ ਅਚਖਣ ਹਨੇਰੀ ਚੱਲ ਕੇ ਪਰਮੇਸ਼ਰ ਕੀ ਕਰ ਰਿਹਾ ਹੈ, ਇਸੇ ਬਹਾਨੇ ਰੋਜੀ ਜੀਆਂ ਦਾ ਪ੍ਰਬੰਧ ਕਰ ਰਿਹਾ ਹੈ। ਜਿਹੜੇ ਸਮੁੰਦਰੀ ਜਹਾਜ਼ ਆ ਉਹਨਾਂ ਵਿੱਚ ਜਿਨ੍ਹਾਂ ਨੇ ਸਾਜੋ ਸਮਾਨ ਲੱਦੇ ਆ ਉਹ ਕਿਨਾਰੇ 'ਤੇ ਖੜੋਤੇ ਹੈ, ਹਨੇਰੀ ਚੱਲੀ ਹੈ, ਹੁਣ ਉਹ ਸਮੁੰਦਰੀ ਜਹਾਜ਼ ਚੱਲ ਪੈਣਗੇ, ਕਿਸੇ ਹੋਰ ਟਾਪੂ ਜਲਾ ਲੱਗਣਗੇ, ਜਿਨ੍ਹਾਂ ਨੇ ਸਾਜੋ ਸਮਾਨ ਲੱਦਿਆ ਉੱਥੇ ਉਤਾਰ ਕੇ ਉਹ ਵੇਚਣਗੇ, ਲਾਹਾ ਕੱਟ ਕੇ ਫਿਰ ਵਾਪਸ ਪਰਤਣਗੇ। ਇਸੇ ਤਰ੍ਹਾਂ ਜਿਹੜੀ ਕੋਈ 50 ਕਰੋੜ ਧਰਤੀ ਹੈ ਉਹਦੇ ਵਿੱਚੋਂ 50 ਕਰੋੜ ਜਿਹੜੀ ਤਾਂਬੇ ਦੀ ਧਰਤੀ ਹੈ, 49 ਕਰੋੜ ਬਾਕੀ ਧਰਤੀ ਹੈ। ਉਹ ਤਾਂਬੇ ਦੀ ਧਰਤੀ 'ਤੇ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਨਾ ਜਪਦੇ, ਤੇ ਤਸਕਰ ਜੋ ਨਾਮ ਨਾ ਲੇਵੇ ਬਾਸਾ ਕੋਟ ਪਚਾਸਾ, ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ ਵੀ ਉਹ 50 ਕਰੋੜ ਯੋਜਨ ਧਰਤੀ ਵਿੱਚ ਸਭ ਬਣ ਕੇ ਰਹਿੰਦੇ ਹੈ। ਸਜ਼ਾ ਹੀ ਭੋਗ ਰਹੇ ਹੈ, ਪਰ ਫਿਰ ਵੀ ਖਾਣ ਪੀਣ ਦਾ ਪ੍ਰਬੰਧ ਤਾਂ ਉਹਨਾਂ ਨੇ ਕਰ ਰਹੀ ਹੈ ਵਾਹਿਗੁਰੂ ਨੇ। ਉਹਨਾਂ ਦਾ ਖਾਣਾ ਇਹ ਮਿੱਟੀ ਹੈ, ਇੱਕ ਮਿੱਟੀਆ ਮੈਂ ਮਿੱਟੀਆ ਖਾਹੇ ਜਿਵੇਂ ਲਿਖਿਆ ਹੈ, ਉਹ ਮਿੱਟੀ ਵਿੱਚ ਹੀ ਰਹਿੰਦੇ, ਮਿੱਟੀ ਖਾਂਦੇ ਨੇ। ਇਹ ਜਿਹੜੀ ਹਨੇਰੀ ਹੈ ਚੱਲ ਰਹੀ ਹੈ, ਜਿਹੜਾ ਮਿੱਟੀ ਘੱਟਾ ਉੱਡ ਕੇ ਉੱਥੇ ਉਹ ਤਾਂਬੇ ਦੀ ਧਰਤੀ ਵੀ ਚਲਾ ਜਾਓ, ਉਹ ਜਿਹੜੇ ਸੱਪ ਜ਼ਹਿਰੀਲੇ ਹੈ ਸਜ਼ਾ ਭੋਗ ਰਹੇ ਹੈ, ਉਹ ਆਪੋ ਆਪਣੇ ਕੁੰਡਲਾਂ ਵਿੱਚ ਇਹਨੂੰ ਸੰਭਾਲ ਲੈਣਗੇ, ਇਸ ਤਰ੍ਹਾਂ ਜ਼ਿੰਦਗੀ ਆਪਣਾ ਨਿਭਾਅ ਕਰਨਗੇ। ਅਤੇ ਤੇਰਾ ਕੀ ਹੈ, ਚਲੋ ਜੇ ਸ਼ਾਮ ਨੂੰ ਹੜਗੀ ਕਰ ਲਈ, ਨਹੀਂ ਤਾਂ ਫਿਰ ਸਵੇਰੇ ਹੋ ਜਾਏਗਾ। ਇਸ ਤਰ੍ਹਾਂ ਦਾ ਬਾਗ ਕਰਕੇ ਕੌਣ ਬਈ ਆਪਣੇ ਦੇਸ਼ ਉਸਦੇ ਜੀਵਾਂ ਦਾ ਦੋਸ਼ ਲੈ ਲਏ। ਕਿਉਂਕਿ ਸਾਰੇ ਭੁੱਖੇ ਤਿਹਾਏ ਰਹਿ ਜਾਣਗੇ। ਇਸ ਤਰ੍ਹਾਂ ਵੀ ਜਿਹੜਾ ਸਿਆਣਾ ਉਸਨੂੰ ਤਾਂ ਪਰਮੇਸ਼ਰ ਗੁਰੂ ਦੀ ਆਗਿਆ ਵਿੱਚ ਰਜਾ ਵਿੱਚ ਹੀ ਰਾਜੀ ਰਹਿਣਾ ਚਾਹੀਦਾ ਹੈ, ਫਿਰ ਹੀ ਉਹਦੀ ਸਿੱਖੀ ਕਬੂਲ ਹੈ, ਜੀਵਨ ਵੀ ਸੁਹੇਲਾ ਹੈ। ਭਾਈ ਪਾਰੋ ਜਲਕਾ ਜੀ ਡੱਲਾ ਤੋਂ ਚੱਲ ਕੇ ਆਏ, ਇਸਨੇ ਪਰਮਹੰਸਾਂ ਦੇ ਲੱਛਣ ਪੁੱਛ ਲਏ। ਗੁਰੂ ਮਹਾਰਾਜ ਨੇ ਜਿਵੇਂ ਖੋਲ੍ਹ ਖੋਲ੍ਹ ਕੇ ਦੱਸ ਦਿੱਤਾ ਕਿ ਜਿਹੜੇ ਹੰਸ ਤਾਂ ਉਹ ਹੁੰਦੇ ਆ ਜਿਹੜੇ ਮਾਨ ਸਰੋਵਰ 'ਤੇ ਰਹਿ ਕੇ ਮੋਤੀ ਜਾਂ ਚੋਰਾ ਚੁਗਦੇ। ਜਿਹੜੇ ਪਰਮਹੰਸ ਹੈ ਉਹ ਸਾਧ ਸੰਗਤ ਰੂਪੀ ਜਿਹੜਾ ਮਾਨ ਸਰੋਵਰ ਹੈ ਉੱਥੇ ਰੁਝੇ ਹੋਏ, ਉਹ ਮੁਕਤੀ ਰੂਪੀ ਜਿਹੜਾ ਮੋਤੀ ਉਹਦਾ ਚੋਗਾ ਚੁਗਦੇ ਆ। ਮੁਕਤੀ ਦੇ ਪ੍ਰਾਪਤ ਕਰਨ ਵਾਸਤੇ ਉਹ ਜਿਹੜਾ ਸਾਧਨ ਕਰ ਰਹੇ ਹੈ ਨਾ, ਅਭਿਆਸ ਕਮਾਈ ਕਰ ਰਹੇ ਹੈ, ਇਹੀ ਸਮਝ ਲਓ ਮੋਤੀ ਉਹ ਚੋਗ ਚੁਗ ਰਹੇ ਹੈ। ਇਸ ਤਰ੍ਹਾਂ ਜਿਵੇਂ ਹੰਸ ਦੇ ਅੱਗੇ ਪਾਣੀ ਰਲਾ ਕੇ ਦੁੱਧ ਰੱਖ ਦਈਏ, ਉਹ ਚਿੰਝ ਮਾਰ ਕੇ ਵੱਖਰਾ ਕਰਖਰਾ ਕਰ ਦਿੰਦਾ ਹੈ, ਦੁੱਧ ਦੀਆਂ ਪੁੱਟੀਆਂ ਚੁਲ ਲੈ ਛਕ ਲੈਂਦਾ ਹੈ, ਪਾਣੀ ਛੱਡ ਦਿੰਦਾ ਹੈ। ਇਸ ਤਰ੍ਹਾਂ ਜਿਹੜੇ ਪਰਮਹੰਸ ਹੈ ਉਹ ਸਰੀਰ ਅਤੇ ਜਿਹੜਾ ਆਤਮਾ ਇੱਕ ਮਿੱਕ ਹੋ ਰਿਹਾ ਦੁੱਧ ਪਾਣੀ ਬਾਹਰ, ਇਹਨੂੰ ਵਿਚਾਰ ਕਰਕੇ ਵਿਚਾਰ ਰੂਪ ਚੁੰਝ ਦੇ ਨਾਲ ਪਦਾਰਥਾਂ ਰੂਪੀ ਜਿਹੜਾ ਪਾਣੀ ਹੈ ਸੰਸਾਰ ਰੂਪ ਪਾਣੀ ਨੂੰ ਵੱਖਰਾ ਕਰ ਦਿੰਦੇ, ਮਿਥਿਅਤ ਨਿਚੇ ਕਰ ਰੂਪ, ਅਤੇ ਜਿਹੜਾ ਆਤਮਾ ਹੈ ਉਹ ਦੁੱਧ ਵਾਂਗ ਹੈ ਉੱਜਲ ਮਹਾਨ, ਉਹਨੂੰ ਗ੍ਰਹਿਣ ਕਰ ਲੈਂਦੇ, ਉਸ ਆਪੇ ਦੀ ਲਖਤਾ ਕਰ ਲੈਂਦੇ। ਜਿਹੜੇ ਐਸੇ ਹੋਣ ਉਹਨਾਂ ਨੂੰ ਪਰਮਹੰਸ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸਾਰਾ ਪ੍ਰਸੰਗ ਆਪਾਂ ਸੁਣਿਆ ਹੈ। ਫਿਰ ਅਖੀਰ 'ਤੇ ਕਿਹਾ ਵੀ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਵੀ ਭਾਈ ਪਾਰੋ ਜੀ ਰਹੇ, ਜਿਸ ਤਰ੍ਹਾਂ ਦੀ ਇਹਦੀ ਕਥਾ ਉਹ ਅੱਗੇ ਹੋਏਗੀ। ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਸੰਗ ਆਏਗਾ ਉਹਦੇ ਵਿੱਚ ਥੋੜ੍ਹੀ ਬਹੁਤੀ ਬਿਆਨ ਕਰਾਂਗੇ। ਇਸ ਦੇ ਨਾਲ ਹੀ ਅੰਸੂ ਦੀ ਸਮਾਪਤੀ ਹੋ ਗਈ, ਨਾਲ ਹੀ ਆਪਾਂ ਦੀਵਾਨ ਦੀ ਸਮਾਪਤੀ ਕਰ ਦਿੱਤੀ ਸੀ। ਅੱਜ ਅੱਗੇ ਜਿਵੇਂ ਗੁਰੂ ਕੇਸਗੜ੍ਹ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵਿੱਚ ਆਏ, ਉਹਨਾਂ ਨੂੰ ਉਪਦੇਸ਼ ਦੇ ਕੇ ਆਪ ਜੀ ਨੇ ਨਿਹਾਲ ਕੀਤਾ ਕਿ ਅਜਿਹੋ ਜਿਹਾ ਕੋਈ ਕੰਮ ਕਰ ਰਿਹਾ ਸੀ ਉਹਦੇ ਤਾਂ ਉਹੀ ਜਿਹੀ ਉਪਦੇਸ਼ ਦੇ ਕੇ ਆਪ ਜੀ ਨੇ ਨਿਹਾਲ ਕਰ ਦਿੱਤਾ। ਉਹ ਪ੍ਰਸੰਗ ਆਉਂਦੇ ਆ ਗੁਰਸਿੱਖਾਂ ਦੇ, ਮਨ ਚਿਤ ਲਾ ਕੇ ਸੁਣੀਏ ਜੀ। ਮੱਲੂ ਸ਼ਾਹੀ ਆਏ ਕਰ। ਹਾਂ, ਕਵੀ ਸੰਤੋਖ ਸਿੰਘ ਜੀ ਕਹਿੰਦੇ ਆ, ਸਰੋਤਾ ਜਨੋ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਪਾਸ ਮੱਲੂ ਨਾਵੇਂ ਜਿਹੜਾ ਚੰਗਾ ਸ਼ਾਹੂਕਾਰ ਸੀ ਜਾਂ ਸ਼ਾਹੀ ਜੀ ਦੀ ਅਲ ਸੀ, ਉਹ ਮੱਲੂ ਸ਼ਾਹੀ ਨੇ ਆ ਕਰਕੇ ਸ੍ਰੀ ਅੰਗਦ ਕੇ ਪਾਸ ਹੋਏ, ਮਨ ਸਤਿਗੁਰੂ ਅੰਗਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਰ ਬੰਦਨ ਬੈਠਿਓ ਨਿਕਟ। ਸਭ ਤੋਂ ਪਹਿਲਾਂ ਜੋ ਗੁਰੂ ਘਰ ਦੀ ਮਰਯਾਦਾ ਹੈ ਵੀ ਮੱਥਾ ਟੇਕਣਾ, ਨਮਸਕਾਰ ਕਰਕੇ ਕੋਲ ਬੈਠ ਗਿਆ ਹੈ ਚੌਂਕੜਾ ਮਾਰ ਕੇ। ਬੇਨਤੀ ਕੀਨ ਪ੍ਰਕਾਸ਼, ਇਸੇ ਤਰ੍ਹਾਂ ਕਹਿੰਦੇ ਪ੍ਰਗਟ ਹੀ ਬੇਨਤੀ ਕੀਤੀ ਹੈ, ਯਾਨੀ ਜਵਾਨ ਤੋਂ ਬੋਲ ਕੇ ਬੇਨਤੀ ਕੀਤੀ ਹੈ। ਇਹਨੂੰ ਪ੍ਰਕਾਸ਼ ਕਰਨਾ ਪ੍ਰਗਟ, ਬੇਨਤੀ ਕਰਨੀ ਜਿਹੜਾ ਬੋਲ ਕੇ ਕੁਝ ਕਹਿਣਾ ਹੈ ਕਿ ਅੰਦਰੇ ਅੰਦਰੀ ਜਿਹੜੀ ਕੋਈ ਅਸੀਂ ਬੇਨਤੀ ਸੁਰਤ ਨਾਲ ਕਰਦੇ ਹਾਂ ਤਾਂ ਉਹ ਅੰਤਰੀ ਰੂਪ ਬੇਨਤੀ ਹੈ, ਉਹਨੂੰ ਅਸੀਂ ਪ੍ਰਗਟ ਬੇਨਤੀ ਦਾ ਨਾਂ ਨਹੀਂ ਹੈ। ਜਿਵੇਂ ਹੁਣ ਅਸੀਂ ਅਰਦਾਸ ਸਮਾਪਤੀ ਤੋਂ ਬਾਅਦ ਬੇਨਤੀ ਕਰਾਂਗੇ, ਅਰਦਾਸ ਕਰਾਂਗੇ, ਇਹ ਪ੍ਰਕਾਸ਼ ਬੇਨਤੀ ਹੈ, ਪ੍ਰਗਟ ਬੇਨਤੀ ਹੈ। ਇੱਕ ਜਿਹੜਾ ਅਸੀਂ ਜਦੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਆਪਣੀ ਅਰਦਾਸ ਕਰਦੇ ਹਾਂ ਫਿਰ ਅਸੀਂ ਨਹੀਂ ਵੀ ਬੋਲਦੇ, ਮਨ ਰਾਹੀਂ ਹੀ ਅੰਦਰੇ ਅੰਦਰੇ ਕਹਿ ਲੈਂਦੇ ਹਾਂ। ਸੋ ਇਸ ਕਰਕੇ ਉਹ ਪ੍ਰਗਟ ਬੇਨਤੀ ਨੇ ਇਸ ਤਰ੍ਹਾਂ ਕਹਿੰਦੇ ਇਹਨੇ ਜਵਾਨ ਰਾਹੀਂ ਬੋਲ ਕੇ ਗੁਰੂ ਮਹਾਰਾਜ ਅੱਗੇ ਬੇਨਤੀ ਕੀਤੀ ਹੈ। ਚੌਪਈ ਸ੍ਰੀ ਗੁਰੂ ਮੈਂ ਕਾਰਨ ਕਲਿਆਣ, ਬੇਨਤੀ ਕੀਤੀ ਹੈ ਕਿ ਹੇ ਗੁਰੂ ਅੰਗਦ ਸਾਹਿਬ ਮਹਾਰਾਜ ਮੈਂ ਆਪਣੀ ਕਲਿਆਣ ਕਰਨ ਵਾਸਤੇ ਮੁਕਤ ਹੋਣ ਵਾਸਤੇ ਆਇਓ ਸੁਣ ਤੁਮ ਸੁਜਸ ਮਹਾਨ। ਆਪ ਜੀ ਦਾ ਬੜਾ ਭਾਰੀ ਸੇਸ ਜਸ ਸੁਣ ਕੇ ਆਇਆ ਹਾਂ। ਜਹ ਅਬ ਆਪਣੋ ਉਪਦੇਸ਼, ਇਸ ਕਰਕੇ ਹੇ ਗੁਰੂ ਅੰਗਦ ਸਾਹਿਬ ਜੀ ਮੈਨੂੰ ਆਪਣਾ ਕੋਈ ਸੁਭ ਉਪਦੇਸ਼ ਦੇਣਾ ਕਰੀਏ, ਬਖਸ਼ਣਾ ਕਰੀਏ ਜੀ। ਜਿਸ ਤੇ ਬਿਨ ਸਹਿ ਸਕਲ ਕਲੇਸ਼, ਜਿਸ ਉਪਦੇਸ਼ ਦੇ ਕਮਾਉਣ ਕਰਕੇ ਮੇਰੇ ਸਾਰੇ ਜਿਹੜੇ ਕਲੇਸ਼ ਹੈ ਝਗੜੇ ਝਾਂਜੇ ਖਤਮ ਹੋ ਜਾਣ। ਕਰਤ ਚਾਕਰੀ ਮੁਗਲਨ ਕੇਰੀ, ਇਹ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਇੱਕ ਮੁਗਲ ਹੈ, ਉਹਦੇ ਕੋਲ ਮੈਂ ਨੌਕਰੀ ਕਰਦਾ। ਕਰਾਂ ਜੀਵਕਾ ਤਹਾਂ ਕਨੇਰੀ, ਮਹਾਰਾਜ ਮੈਂ ਤਕੜੀ ਜੀਵਕਾ ਕਰਦਾ, ਬੜ ਤਕੜੀ ਤਨਖਾਹ ਮੈਨੂੰ ਮਿਲਦੀ ਹੈ, ਖੁੱਲਾ ਡੁੱਲਾ ਗੁਜ਼ਾਰਾ ਮੇਰਾ ਚੱਲਦਾ ਹੈ। ਹਲਤ ਪਲਤ ਮੁਖ ਉਜਲ ਰਹਿ, ਇਸ ਤਰ੍ਹਾਂ ਮੁਗਲ ਕੋਲ ਨੌਕਰੀ ਕਰਦਿਆਂ ਮਹਾਰਾਜ ਮੇਰਾ ਜਿਹੜਾ ਲੋਕ ਪ੍ਰਲੋਕ ਦੇ ਵਿੱਚ ਜਿਹੜਾ ਮੂੰਹ ਉਜਲਾ ਰਹਿਣਾ ਚਾਹੀਦਾ ਹੈ। ਅਸ ਕਰਨੀ ਕੋ ਮਮ ਚਿਤ ਚਾਹੈ, ਉਹ ਚੰਗੀ ਕਰਨੀ ਕਮਾਈ ਕਰਨ ਨਾਲ ਹੀ ਰਹਿ ਸਕਦਾ, ਇਹੋ ਜਿਹੀ ਚੰਗੀ ਕਰਨੀ ਕਮਾਈ ਉਹਨੂੰ ਕਰਨ ਵਾਸਤੇ ਮੇਰਾ ਚਿਤ ਚਾਹੁੰਦਾ ਹੈ। ਸੁਣ ਕਰ ਸ਼ਰਧਾ ਪਿਖ ਕਰ ਭਾਰੇ, ਗੁਰੂ ਮਹਾਰਾਜ ਨੇ ਇਹਦੀ ਬੇਨਤੀ ਸੁਣ ਕੇ ਤੇ ਭਾਰੀ ਸ਼ਰਧਾ ਵੇਖ ਕੇ ਸ੍ਰੀ ਅੰਗਦ ਗੁਰ ਬਾਕ ਉਚਾਰੇ, ਸਵੇਰੇ ਸੁਭਾਏ ਮਾਨ ਗੁਰੂ ਅੰਗਦ ਸਾਹਿਬ ਜੀ ਨੇ ਮੁਖੋਂ ਸੋ ਬਚਨ ਕਹੇ। ਭਾਈ ਮੱਲੂ ਹਿਰਦੇ ਵਿਚਾਰ, ਭਾਈ ਮੱਲੂ ਜੀ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਤੂੰ ਸੋਚ ਵਿਚਾਰ ਲੈ। ਦੇਹ ਅਨਿਤ ਸਦਾ ਨਿਰਧਾਰ, ਤੂੰ ਨਿਰਣੇ ਕਰ ਲੈ ਚੰਗੀ ਤਰ੍ਹਾਂ ਵੀ ਜਿਹੜੀ ਦੇਹ ਆ ਉਹ ਤਾਂ ਅਨਿਤ ਹੈ, ਹਮੇਸ਼ਾ ਨਾਸਵੰਤ, ਦੇਹ ਨੇ ਰਹਿਣਾ ਨਹੀਂ ਸਦਾ ਲਈ। ਸੋ ਤਾਂ ਮ੍ਰਿਤਕ ਜਾਨ ਹੀ ਲੀਜੈ, ਜਿਹੜੀ ਦੇਹ ਹੈ ਨਾਸਵੰਤ ਹੋਣ ਕਰਕੇ ਇਹਨੂੰ ਤਾਂ ਤੂੰ ਮਰ ਜਾਣ ਵਾਲੀ ਹੀ ਜਾਣ ਲੈ, ਸਮਝ ਲੈ ਵੀ ਇੱਕ ਦਿਨ ਇਹਨੇ ਖਤਮ ਹੋ ਜਾਣਾ ਹੈ। ਇਸ ਹਿਤ ਚਿਤ ਨਹਿ ਸੰਸਾ ਕੀਜੈ, ਇਹਦੇ ਵਾਸਤੇ ਚਿਤ ਵਿੱਚ ਕੋਈ ਸੰਸਾ ਨਹੀਂ ਕਰਨਾ ਚਾਹੀਦਾ ਵੀ ਸ਼ਾਇਦ ਦੇਹ ਰਹੂਗੀ ਕਿ ਨਹੀਂ ਰਹੂ, ਇਹਨੇ ਦੇਹ ਨੇ ਰਹਿਣਾ ਨਹੀਂ ਹੈ। ਆਤਮ ਸਦਾ ਸਾਚ ਹੀ ਜਾਣੋ, ਦੇਹ ਵਿੱਚ ਜਿਹੜਾ ਆਤਮਾ ਹੈ ਉਸਨੂੰ ਸਦਾ ਸੱਚਾ ਜਾਣੋ, ਸਦਾ ਰਹਿਣ ਵਾਲਾ ਸਮਝੋ। ਇਸ ਕੋ ਮਾਰਿਓ ਕਿਸ ਕੋ ਮਾਰਿਓ ਮਰਹਿ ਨਾ ਮਾਨੋ, ਇਹ ਮੰਨ ਲੈ ਵੀ ਉਹ ਜਿਹੜਾ ਆਤਮਾ ਕਿਸੇ ਦਾ ਮਾਰਿਆ ਹੋਇਆ ਮਰਦਾ ਨਹੀਂ। ਪਾਵਕ ਦਾਹ ਕਰਤ ਨਹੀਂ ਤਿਸੈ, ਕਹਿ ਵੀ ਅੱਗ ਤਾਂ ਸਾੜ ਦਿੰਦੀ ਹੋਊਗੀ ਆਤਮਾ ਨੂੰ, ਕਹਿੰਦੇ ਦੇਹ ਨੂੰ ਸਾੜ ਦਿੰਦੀ ਅੱਗ ਲਾਈਏ, ਉਹ ਆਤਮਾ ਨੂੰ ਜਿਹੜੀ ਅੱਗ ਹੈ ਉਹ ਸਾੜਨਾ ਨਹੀਂ ਕਰਦੀ, ਸਾੜ ਨਹੀਂ ਸਕਦੀ ਹੈ। ਜਲ ਨਾ ਡੁਬਾਏ ਸਕੈ ਨਿਜ ਵਿਸੈ, ਇਸੇ ਤਰ੍ਹਾਂ ਦੇਹ ਤਾਂ ਪਾਣੀ ਵਿੱਚ ਡੁੱਬ ਜਾਂਦੀ ਹੈ, ਤੇ ਜਿਹੜਾ ਆਤਮਾ ਉਹ ਪਾਣੀ ਉਹਨੂੰ ਆਪਣੇ ਵਿੱਚ ਡੁਬੋ ਨਹੀਂ ਸਕਦਾ ਹੈ। ਸ਼ਸਤਰਨ ਤੇ ਨਹਿ ਛੇਦਿਓ ਜਾਏ, ਬਾਕੀ ਦੇਹ ਦੇ ਸ਼ਸਤਰ ਮਾਰੀਏ ਸਰੀਰ ਕੱਟਿਆ ਵੱਢਿਆ ਜਾਂਦਾ, ਜਿਹੜਾ ਇਹਦੇ ਵਿੱਚ ਆਤਮਾ ਉਹ ਕਿਸੇ ਸ਼ਸਤਰਾਂ ਨਾਲ ਗਰਾਸੀਆਂ ਬਰਸ਼ਿਆਂ ਨਾਲ ਤਲਵਾਰਾਂ ਨਾਲ ਕੱਟਿਆ ਵੱਢਿਆ ਨਹੀਂ ਜਾਂਦਾ ਹੈ। ਜਿਸ ਕੋ ਪੌਣ ਨਾ ਸਕਹਿ ਡੁਲਾਏ, ਜਿਵੇਂ ਤਿੱਖੀ ਹਵਾ ਹਨੇਰੀ ਆ ਜਾਏ ਤੇ ਦੇਹ ਉੱਡ ਉੱਡ ਜਾਂਦੀ ਹੈ, ਕਹਿੰਦੇ ਉਹਨੂੰ ਜਿਹੜੀ ਪੌਣ ਹੈ ਤਿੱਖੀ ਉਹ ਵੀ ਡੁਲਾ ਨਹੀਂ ਹਿਲਾ ਚਲਾ ਨਹੀਂ ਸਕਦੀ, ਉਡਾ ਨਹੀਂ ਸਕਦੀ ਹੈ। ਕਾਲ ਵਿਨਾਸ਼ਕ ਸਭਨ ਵਿਸਾਲਾ, ਮੱਲੋ ਸ਼ਾਹੀ ਜਿਹੜਾ ਕਾਲ ਹੈ ਉਹ ਕਹਿੰਦੇ ਸਾਰਿਆਂ ਦਾ ਨਾਸ ਕਰਨ ਵਾਲਾ ਮਹਾਨ ਬਲੀ ਹੈ। ਆਤਮ ਹੈ ਕਾਲ ਕੋ ਕਾਲਾ, ਜਿਹੜਾ ਸਰੀਰ ਵਿੱਚ ਨਿਵਾਸ ਕਰ ਰਿਹਾ ਆਤਮਾ ਉਹ ਤਾਂ ਕਾਲ ਦਾ ਵੀ ਕਾਲ ਹੈ, ਭਾਵ ਕਾਲ ਤੋਂ ਰਹਿਤ ਹੈ ਉਹ ਆਤਮਾ। ਜਗ ਕੋ ਲੱਖ ਕੈ ਸੁਪਨ ਸਮਾਨ, ਇਸ ਕਰਕੇ ਵੀ ਸੰਸਾਰ ਨੂੰ ਸੁਪਨੇ ਬਦ ਜਾਣ ਕੇ ਵਰਣ ਆਸ਼ਰਮਣ ਕਿਰਿਆ ਸੋ ਠਾਨ, ਜਿਹੜਾ ਕੋਈ ਪੁਰਸ਼ ਹੈ ਜਿਹੋ ਜਿਹਾ ਉਹਦਾ ਵਰਣ ਹੈ ਜਾਂ ਅਸ਼ਰਮ ਹੈ, ਵਨਪ੍ਰਸਥੀ ਹੈ ਕਿ ਉਹ ਬ੍ਰਹਮਚਾਰੀ ਹੈ ਕਿ ਸੰਨਿਆਸੀ, ਉਹ ਸੰਸਾਰ ਨੂੰ ਕਿਰਿਆ ਕਰਨੀ ਚਾਹੀਦੀ, ਖੱਤਰੀ ਹੈ ਤਾਂ ਖੱਤਰੀ, ਸੋ ਖੱਤਰੀ ਜੋ ਕਰਮਾਂ ਕਾ ਸੂਰ, ਖੇਤ ਪਛਾਣਾ ਖੀਚੈ ਵਦਾਨ, ਸੋ ਖੱਤਰੀ ਦਰਗ ਹੈ ਪ੍ਰਵਾਨ, ਇਸ ਤਰ੍ਹਾਂ ਜਿਹੋ ਜਿਹਾ ਕੋਈ ਵਰਨ ਅਸ਼ਰਮ ਹੋਏ ਅਨੁਸਾਰ ਕੋਈ ਜਿਹੜੀ ਸ਼ੋ ਕਿਰਿਆ ਕਰੇ। ਬ੍ਰਹਮ ਗਿਆਨ ਕੋ ਨਿਤ ਅਭਿਆਸ ਹੈ, ਉਹ ਵਰਨ ਅਸ਼ਰਮ ਕਿਰਿਆ ਕਰਦਾ ਹੋਇਆ ਚੰਗੀ, ਤੇ ਜਿਹੜਾ ਬ੍ਰਹਮ ਗਿਆਨ ਉਹਦਾ ਅਭਿਆਸ ਕਰਦਾ ਰਹੇ, ਉਹਦੇ ਲਈ ਸਾਧਨ ਕਰਦਾ ਰਹੇ। ਤਨ ਹੰਤਾ ਲਖ ਝੂਠ ਬਿਨਾਸ ਹੈ, ਸਰੀਰ ਦੀ ਜਿਹੜੀ ਹੰਤਾ ਹੈ ਇਹ ਤਾਂ ਝੂਠੀ ਹੈ, ਇਹ ਨਾਸ ਹੋ ਜਾਣ ਵਾਲੀ, ਇਹਨੂੰ ਝੂਠ ਜਾਣ ਕੇ ਛੱਡ ਦੇਵੇ, ਨਾਸ ਕਰ ਦੇਵੇ। ਇਮਹੀ ਕ੍ਰਿਸ਼ਨ ਕੀਨ ਉਪਦੇਸ਼, ਲਾਵੇ ਮੱਲੋ ਸ਼ਾਹੀ। ਇਸੇ ਤਰ੍ਹਾਂ ਜਿਹੜੇ ਕ੍ਰਿਸ਼ਨ ਜੀ ਦੁਆਪਰ ਯੁੱਗ ਵਿੱਚ ਹੋਏ ਹੈ, ਉਹਨਾਂ ਨੇ ਆਤਮਾ ਸੰਬੰਧੀ ਅਰਜਨ ਨੂੰ ਉਪਦੇਸ਼ ਦਿੱਤਾ ਹੈ। ਨੈਨੂੰ ਦਹੰਤੀ ਸ਼ਾਸਤਰ ਸ਼ਾਸਤਰਾਣੀ ਨੈਨੂੰ ਦਹੰਤੀ ਪਾਵਕਾ, ਇਹ ਆਤਮਾ ਨੂੰ ਬਈ ਅਰਜਨ ਅੱਗ ਸਾੜ ਨਹੀਂ ਸਕਦੀ ਹੈ, ਤੇ ਸ਼ਸਤਰਾਂ ਨੂੰ ਕੋਈ ਘੱਟ ਵੱਢ ਨਹੀਂ ਸਕਦਾ ਹੈ, ਕੌਣ ਉਡਾ ਨਹੀਂ ਸਕਦੀ ਹੈ। ਇਹ ਕ੍ਰਿਸ਼ਨ ਜੀ ਨੇ ਗੀਤਾ ਦੁਆਰਾ ਅਰਜਨ ਨੂੰ ਉਪਦੇਸ਼ ਦਿੱਤਾ ਕਿ ਸ਼ਸਤਰਾਂ ਨਾਲ ਅੱਗ ਨਾਲ ਕੱਟਿਆ ਵੱਡਿਆ ਸਾੜਿਆ ਰਹੀ ਜਾਂਦਾ ਆਤਮਾ। ਅਰਜਨ ਧਾਰਿਓ ਹਿਰਦੇ ਵਿਸ਼ੇਸ਼, ਇਸ ਕ੍ਰਿਸ਼ਨ ਜੀ ਦੇ ਉਪਦੇਸ਼ ਨੂੰ ਅਰਜਨ ਜੀ ਨੇ ਵਿਸ਼ੇਸ਼ ਤੌਰ ਕੇ ਧਾਰਨ ਕਰ ਲਿਆ, ਜਿਸ ਕਰਕੇ ਜੰਗ ਯੁੱਧ ਵਿੱਚੋਂ ਫਿਰ ਕੁੱਦ ਪਿਆ ਸੀ ਵੀ ਦੇਹ ਕੱਟੀ ਵੱਡੀ ਜਾ ਸੀ, ਆਤਮਾ ਤਾਂ ਨਹੀਂ ਕੱਟਿਆ ਵੱਢਿਆ ਜਾਣਾ, ਇਸ ਕਰਕੇ ਜਦੋਂ ਨਹੀਂ ਕੱਟਿਆ ਵੱਢਿਆ ਫਿਰ ਮੈਂ ਮਰੂੰਗਾ ਕਿਵੇਂ, ਮੈਂ ਤਾਂ ਅਮਰੀ ਰਹਿਣਾ ਹੈ। ਵਰਣ ਧਰਮ ਰਣ ਕਰੋ ਮਹਾਨੇ, ਇਸ ਕਰਕੇ ਵੀ ਜਿਹੜਾ ਕੋਈ ਤੇਰਾ ਵਰਣ ਖੱਤਰੀਆਂ ਦਾ ਹੈ ਤੇ ਫੱਤਰੀਆਂ ਦਾ ਜਿਹੜਾ ਧਰਮ ਹੁੰਦਾ ਜੰਗ ਯੁੱਧ ਕਰਨਾ, ਫਿਰ ਵੀ ਤੂੰ ਜੰਗ ਯੁੱਧ ਕਰੋ ਕਰ, ਤਕੜਾ ਹੋ ਕੇ ਕਰ। ਆਤਮ ਸਾਚ ਕੂੜ ਤਨ ਜਾਣੇ, ਜਿਹੜਾ ਸਰੀਰ ਵਿੱਚ ਆਤਮਾ ਬੈਠਾ ਉਹ ਸੱਚਾ ਹੈ, ਸਦਾ ਰਹਿਣ ਵਾਲਾ ਹੈ, ਸਰੀਰ ਨੂੰ ਹਮੇਸ਼ਾ ਝੂਠਾ ਹੀ ਨਾਸਵੰਤੀ ਜਾਣ। ਦੀਜਹਿ ਦਾਨ ਸੁਕਰਮ ਕਰੀਜਹਿ, ਜਿਹੜੇ ਵੇਤਨ ਨੂੰ ਤਕੜੀ ਤਨਖਾਹ ਮਿਲਦੀ ਇਹਦੇ ਵਿੱਚੋਂ ਵੀ ਗਰੀਬਾਂ ਨੂੰ ਦਾਨ ਦਿਆ ਕਰ, ਉਹਦੇ ਨਾਲ ਚੰਗਾ ਸ਼ੁਭ ਕਰਮ ਕਰਿਆ ਕਰ। ਤਨ ਬਿਨ ਸਨ ਨਹਿ ਸੰਸਾ ਕੀਜਹਿ, ਜੰਗ ਜਦ ਪੈ ਗਿਆ ਸਰੀਰ ਨਾਸ ਹੋ ਜਾਊਗਾ, ਕਹਿੰਦੇ ਸਰੀਰ ਦਾ ਨਾਸ ਹੋਣ ਦਾ ਤਾਂ ਸੰਸਾ ਨਾ ਕਰ, ਇਹ ਤਾਂ ਉਂਜੀ ਨਿਮਾ ਨਰਵਾਈ ਬਸ ਖਤਮ ਹੋ ਜਾਂਦਾ, ਪਤਾ ਹੀ ਨਹੀਂ ਕਦੋਂ ਹਾਰਟ ਅਟੈਕ ਜਿਹਾ ਹੋ ਜਾਏ, ਕਦੋਂ ਜਾਂਦਿਆਂ ਐਕਸੀਡੈਂਟ ਜਿਹਾ ਹੋ ਜਾਏ, ਇਸ ਕਰਕੇ ਸਰੀਰ ਦਾ ਵੀ ਇਹ ਨਾਸ ਹੋ ਜਾਏ ਤਾਂ ਸੰਸਾ ਨਹੀਂ ਕਰਨਾ ਹੈ। ਦੇਸ਼ ਕਾਲ ਵਸਤੂ ਮਿਲਤੀ ਨਾ, ਬਾਕੀ ਵੀ ਜਿਹੜਾ ਸਰੀਰ ਹੈ ਉਹ ਤਾਂ ਜਿਹੜਾ ਦੇਸ਼ ਥਾਂ ਹੈ ਤੇ ਸਮਾਂ ਹੈ, ਇਸੇ ਤਰ੍ਹਾਂ ਜਿਹੜਾ ਕੋਈ ਸ਼ਾਸਤਰ ਹੈ ਵਸੂ ਹੈ ਮਿਲ ਕੇ ਤਿੰਨੇ। ਤਬ ਹੋਏ ਕਾਇਆ ਪ੍ਰਾਣ ਵਿਹੀਨ, ਕਹਿੰਦੇ ਉਹ ਥਾਂ ਆ ਜਾਂਦਾ ਹੈ, ਸਮਾਂ ਆ ਜਾਂਦਾ ਹੈ, ਜੇ ਸਰੀਰ ਦੇ ਵਸਤੂ ਦੇ ਨਾਲ ਇਹਦਾ ਸਰੀਰ ਨਾਸ ਹੋਣਾ, ਸ਼ਸਤਰ ਨਾਲ ਜਾਂ ਰੋਗ ਨਾਲ, ਜਦੋਂ ਤਿੰਨੇ ਕਹਿੰਦੇ ਇੱਕ ਥਾਂ ਇਕੱਠੇ ਹੋ ਜਾਣ, ਇਹ ਜਿਹੜਾ ਸਰੀਰ ਹੈ ਪ੍ਰਾਣਾ ਤੋਂ ਬਿਨਾਂ ਹੁੰਦਾ, ਖੋਲ ਕੇ ਦੱਸ ਦਿੰਦੇ ਹਾਂ ਜਦੋਂ ਉਮਰ ਦਾ ਜਿਹੜਾ ਪੂਰੀ ਹੋਣ ਦਾ ਸਮਾਂ ਆ ਜਾਏ, ਭਾਵ ਉਮਰ ਪੂਰੀ ਹੋਣ ਹੋ ਜਾਏ। ਜਿਸ ਥਲ ਦੇਹ ਗ੍ਰਹਿ ਸੋ ਪਾਵੈ ਹੈ, ਜਿਸ ਥਾਂ ਕਹਿੰਦੇ ਉਹ ਸਰੀਰ ਨੇ ਡਿੱਗਣਾ ਟੇਰੀ ਹੋਣਾ, ਉਹ ਥਾਂ ਵੀ ਆ ਜਾਵੇ। ਤ੍ਰਿਤੀਏ ਜਿਸ ਤੇ ਹੋਵਨ ਘਾਤ, ਤੀਜਾ ਵੀ ਜਿਸ ਦੇ ਨਾਲ ਕਹਿੰਦੇ ਦੇਹ ਦਾ ਖਾਤਮਾ ਹੋਣਾ, ਘੱਟ ਵੱਡ ਹੋਣੀ ਹੈ, ਉਹ ਸ਼ਾਸਤਰ ਵਿਆਦ ਕੇ ਆਯੁਧਿਆ ਮਿਲ ਜਾਤ, ਰੋਗ ਨਾਲ ਇਸ ਸਰੀਰ ਦਾ ਨਾਸ ਹੋਣਾ ਹੈ ਜਾਂ ਕੋਈ ਸ਼ਸਤਰ ਨਾਲ ਹੋਣਾ ਹੈ, ਕਹਿੰਦੇ ਉਹ ਜਦੋਂ ਸਮਾਂ ਆ ਜਾਂਦਾ ਹੈ ਤੇ ਫਿਰ ਉਹ ਥਾਂ ਵੀ ਆ ਜਾਂਦਾ ਹੈ ਤੇ ਉਹ ਰੋਗ ਵੀ ਆ ਲੱਗਦਾ ਹੈ, ਜਾਂ ਸ਼ਸਤਰ ਵੀ ਮਿਲ ਜਾਂਦਾ ਉਹ ਸ਼ਸਤਰ ਵੀ ਬਚ ਜਾਂਦਾ ਹੈ। ਇਨ ਤਿੰਨੋ ਬਿਨ ਇਕੱਠੇ ਹੋਏ, ਜਿਹੜੇ ਤੈਨੂੰ ਤਿੰਨ ਦਿਨ ਕਿਣਕੇ ਦੱਸੇ ਆ ਨਾ, ਦੇਸ਼ ਕਾਲ ਵਸਤੂ ਇਹਨਾਂ ਦੇ ਇਕੱਠਿਆਂ ਤੋਂ ਹੋਏ ਬਗੈਰ, ਪ੍ਰਾਣ ਹਾਨ ਕਿਮ ਨਹਿ ਕਿਸ ਜੋਏ, ਕਹਿੰਦੇ ਪ੍ਰਾਣਾਂ ਦਾ ਨਾਸ ਕਿਵੇਂ ਵੀ ਕਿਸੇ ਤਰ੍ਹਾਂ ਦਾ ਹੁੰਦਾ ਨਹੀਂ ਹੈ, ਤੂੰ ਜੋਏ ਕੀ ਇਹ ਦੇਖ ਲੈ ਤੱਕ ਲੈ। ਬਿਨ ਤ੍ਰੈ ਮਿਲੇ ਕਾਲ ਰਖਵਾਰੋ, ਦੇਸ਼ ਕਾਲ ਵਸਤੂ ਤਿੰਨੇ ਮਿਲੇ ਤੋਂ ਬਗੈਰ ਇਕੱਠੇ ਤੋਂ ਹੋਏ ਤੋਂ ਇਹਦਾ ਕਾਲ ਵੀ ਰੱਖਿਆ ਕਰਨ ਵਾਲਾ ਹੁੰਦਾ ਹੈ। ਮਰਤ ਨਹੀਂ ਨੀਕੋ ਨਿਰਧਾਰੋ, ਚੰਗੀ ਤਰ੍ਹਾਂ ਤੂੰ ਨਿਰਣੇ ਕਰ ਲੈ ਵੀ ਇਹ ਮਾਰਿਆ ਹੋਇਆ ਮਰਦਾ ਨਹੀਂ ਹੈ। ਜੇਕਰ ਜੁੱਧ ਆਨ ਕਿਤ ਪਰੈ, ਹੁਣ ਮੁਗਲ ਦੇ ਕੋਲ ਕਹਿ ਕੇ ਚਾਕਰੀ ਕਰਨ ਵਾਲਾ ਹੈ, ਜੇ ਕਿਤੇ ਤੈਨੂੰ ਕਹਿੰਦੇ ਜੰਗ ਜੁੱਧ ਆਪ ਵੀ ਜੰਗ ਕਰਨਾ ਪੈ ਜਾਏ। ਅਲਪ ਕੇ ਬਹੁਤੇ ਨਹੀਂ ਵਿਚਾ ਵਿਚਰੈ, ਵੀ ਥੋੜੇ ਐਸੀ ਤੇ ਉਧਰ ਬਹੁਤੇ ਆ ਗਏ ਬੈਰੀ, ਇਹ ਨੀ ਤੇਨੇ ਵਿਚਾਰ ਕਰਨਾ। ਪੀਠ ਨਾ ਦੇਹੇ ਸਮੁਖ ਰਿਪਲ ਰਹੇ, ਕਹਿੰਦੇ ਜਿਹੜਾ ਸੂਰ ਵੀਰ ਹੁੰਦਾ ਹੈ ਉਹ ਤਾਂ ਪਿੱਠ ਨੀ ਦਿੰਦਾ ਹੈ, ਸਾਹਮਣੇ ਹੋ ਕੇ ਬੈਰੀ ਨਾਲ ਲੜਦਾ ਹੁੰਦਾ। ਨਿਰਭੈ ਸ਼ਸਤਰ ਬਹਿ ਜਸ ਲਹਿ, ਡਰ ਤੋਂ ਰਹਿਤ ਹੋ ਕੇ ਫਿਰ ਨਿਰਭੈ ਹੋ ਕੇ ਸ਼ਸਤਰ ਚਲਾਉਂਦਾ ਹੈ, ਤੇ ਜਦੋਂ ਫਤਿਹ ਹੁੰਦੀ ਉਹ ਫਿਰ ਜਸ ਲੈਂਦਾ। ਇੱਥੇ ਜਗ ਮਹਿ ਪ੍ਰਾਪਤ ਬ੍ਰਿੰਦ ਪਦਾਰਥ, ਜਦੋਂ ਕਹਿੰਦੇ ਜੰਗ ਯੁੱਧ ਵਿੱਚ ਫਤਿਹ ਹੋ ਜਾਂਦੀ ਹੈ ਫਿਰ ਸੰਸਾਰ ਦੇ ਵਿੱਚ ਉਹਨੂੰ ਬਹੁਤੇ ਇਨਾਮ ਵਜੋਂ ਪਦਾਰਥ ਮਿਲ ਜਾਂਦੇ। ਲੇ ਸਤ ਸੰਗਤ ਲਾਏ ਸਕਾਰ, ਜਿਹੜਾ ਸੂਰਬੀਰ ਬਹਾਦਰ ਉਹਨਾਂ ਨੂੰ ਪਦਾਰਥਾਂ ਨੂੰ ਲੈ ਕੇ ਸਤਸੰਗਤ ਵਿੱਚ ਲਾ ਕੇ ਸਤਸੰਗਤ ਵਿੱਚ ਕਰਕੇ ਉਹਨੂੰ ਵਰਤ ਕੇ ਉਹਨੂੰ ਸਫਲ ਕਰ ਲਵੇ। ਜੇ ਰਣ ਮਹਿ ਸਨਮੁਖ ਮ੍ਰਿਤੂ ਪਾਵੈ, ਜੇ ਭਲਾ ਜੰਗ ਦੇ ਵਿੱਚ ਲੜਦਾ ਲੜਦਾ ਸਾਹਮਣੇ ਕਹਿੰਦੇ ਮਰੋ ਪ੍ਰਾਪਤ ਕਰ ਲੈ ਸ਼ਹੀਦੀ ਪਾ ਜਾ। ਸਵਰਗ ਨਿਸੰਸੈ ਸੂਰ ਸਿਧਾਵੈ, ਜਿਹੜਾ ਸੂਰਬੀਰ ਬਹਾਦਰ ਬਿਨਾਂ ਸੰਸੈ ਤੋਂ ਸਿੱਧਾ ਨਰਕ ਸਵਰਗਾਂ ਨੂੰ ਜਾਂਦਾ। ਲੋਕਨ ਉਜਲ ਆਨਨ, ਬਈ ਜਿਹੜਾ ਸੂਰਬੀਰ ਬਹਾਦਰ ਹੈ ਜੰਗ ਯੁੱਧ ਕਰਨ ਵਾਲਾ ਉਹਦਾ ਦੋਹਾਂ ਲੋਕਾਂ ਵਿੱਚ ਮੂੰਹ ਉਜਲਾ ਹੁੰਦਾ ਹੈ। ਕਰ ਕਲਿਆਣ ਏਵ ਨਿਜ ਪ੍ਰਾਨਨ, ਸ਼ਾਹੀ ਹੁਣ ਸੂਰਬੀਰ ਬਣਦਾ ਤੇ ਇਸ ਤਰ੍ਹਾਂ ਕਹਿੰਦੇ ਆਪਣੇ ਜੀਵ ਦੀ ਕਲਿਆਣ ਕਰ ਲੈ। ਮੱਲੂ ਸ਼ਾਹੀ ਸੁਣ ਉਪਦੇਸ਼, ਜਿਹੜਾ ਮੱਲੂ ਸ਼ਾਹੀ ਸੀ ਗੁਰੂ ਅੰਗਦ ਸਾਹਿਬ ਜੀ ਦੇ ਪਾਸੋਂ ਸੁਭ ਉਪਦੇਸ਼ ਸੁਣ ਕੇ ਬਰਤਨ ਲਾਗਿਓ ਤਥਾ ਹਮੇਸ਼ਾ, ਇਸੇ ਤਰ੍ਹਾਂ ਕਹਿੰਦੇ ਬਰਤਨ ਲੱਗਿਆ ਜਾਣੀ ਸੂਰਬੀਰ ਬਣ ਕੇ ਨਿਰਭੈ ਹੋ ਕੇ ਵਿਚਰਨ ਲੱਗ ਪਿਆ, ਮੌਤ ਦੇ ਡਰ ਤੋਂ ਰਹਿਤ ਹੋ ਗਿਆ। ਵੰਡ ਖਾਏ ਨਿਜ ਧਰਮ ਵਿਚਾਰੈ, ਆਵੇ ਮੇਰਾ ਇਹ ਧਰਮ ਹੈ ਵੀ ਇਸ ਕਰਕੇ ਆਪਣਾ ਜੋ ਵੀ ਇਹਨੂੰ ਕੋਈ ਮਿਲਦਾ ਉਹ ਵੰਡ ਕੇ ਛਕਦਾ ਛਕਾਉਂਦਾ। ਆਤਮ ਤਨ ਸੱਤਾ ਸੱਤ ਧਾਰੈ, ਸਰੀਰ ਦੇ ਵਿੱਚ ਜਿਹੜਾ ਆਤਮਾ ਸੱਤ ਹੈ ਇਉਂ ਧਾਰਦਾ ਨਿੱਚਾ ਕਰਦਾ, ਸਰੀਰ ਇਹ ਅਸੱਤ ਹੀ ਹੈ ਇਹ ਨਾਸ ਹੋਣ ਵਾਲਾ ਹੀ ਹੈ, ਉਹ ਧਾਰਦਾ ਹੈ ਨਿੱਚਾ ਕਰਦਾ ਹੈ। ਇੱਕ ਸਿੱਖ ਆਇਓ ਨਾਮ ਕਿਦਾਰੀ, ਇਸ ਰਾਏ ਮੱਲੋ ਸ਼ਾਹੀ ਦਾ ਉਧਾਰ ਹੋ ਗਿਆ ਹੈ, ਇੱਕ ਗੁਰੂ ਕਾ ਸਿੱਖ ਜਿਸਦਾ ਨਾਮ ਭਾਈ ਕਿਦਾਰੀ ਹੈ ਸੀ। ਸਤਿਗੁਰ ਆਗੈ ਬਿਨੈ ਉਚਾਰੀ, ਭਾਈ ਕਿਦਾਰੀ ਜੀ ਨੇ ਵੀ ਗੁਰੂ ਅੰਗਦ ਸਾਹਿਬ ਜੀ ਅੱਗੇ ਆ ਕੇ ਬੇਨਤੀ ਦੇ ਬਚਨ ਕਹੇ। ਕਾਮ ਕ੍ਰੋਧ ਮਹਿ ਜਲ ਤੋਂ ਸਗਲ ਜਗਤ, ਮਹਾਰਾਜ ਜਿੰਨਾ ਸੰਸਾਰ ਹੈ ਇਹਦੇ ਵਿੱਚ ਕਾਮ ਤੇ ਕ੍ਰੋਧ ਬੜੇ ਅੱਗ ਵਰਗੇ ਹੈ, ਹੰਸਿਤ ਲੋਭ ਕੋ ਵਿਚਾਰੇ ਨਦੀਆਂ ਅੱਗ ਜਿਵੇਂ ਕਿਹਾ ਹੈ, ਸਾਰਾ ਸੰਸਾਰ ਕਾਮ ਕ੍ਰੋਧ ਵਿੱਚ ਮਾਰਾ ਸੜ ਵੱਜ ਰਿਹਾ ਹੈ। ਮੋਹ ਉਭਾਰ ਹੋ ਕਰ ਨਿਜ ਭਗਤ, ਮੈਨੂੰ ਮਾਰਾ ਆਪਣਾ ਭਗਤ ਬਣਾ ਕੇ ਆਪਣਾ ਸੇਵਕ ਬਣਾ ਕੇ ਭਗਤੀ ਕਰਾ ਕੇ ਸੜਦੇ ਵੜਦੇ ਸੰਸਾਰ ਤੋਂ ਮਾਰਾ ਸਾਨੂੰ ਬਚਾ ਲੋ। ਤ੍ਰਾਸ ਪਾਏ ਮੈਂ ਸਰਨ ਤਿਹਾਰੀ, ਨਾ ਕਿਤੇ ਕਾਮ ਕ੍ਰੋਧ ਵਿੱਚ ਸੜ ਮਰ ਜਾਵਾਂ, ਇਹ ਡਰ ਪਾ ਕੇ ਤੁਹਾਡੀ ਸ਼ਰਨ ਵਿੱਚ ਆਇਆ। ਆਨ ਪਰਿਓ ਦੇਹੋ ਆਸਰ ਭਾਰੀ, ਇਹ ਮਾਰਾ ਆ ਕੇ ਤੁਹਾਡੀ ਸ਼ਰਨ ਪੈ ਗਿਆ, ਤੁਸੀਂ ਅਪਾਰਾ ਆਸਰਾ ਦਿਓ ਜਿਸ ਕਰਕੇ ਅੱਗ ਵਿੱਚ ਮੈਂ ਨਾ ਸੜਾ ਮੱਚਾਂ। ਸੁਣ ਕੇ ਸ੍ਰੀ ਅੰਗਦ ਤਿਸ ਕਹਿਓ, ਹਾਂ ਉਹ ਸਵੇਰੇ ਗੁਰੂ ਅੰਗਦ ਸਾਹਿਬ ਜੀ ਨੇ ਇਸ ਦੇ ਪਾਸੋਂ ਸੁਣ ਕੇ ਜਿਹੜਾ ਹੈ ਸਿੱਖ ਕਦਾਰੀ ਇਸ ਨੂੰ ਆਖਿਆ ਹੈ, ਸਕਲ ਵਿਕਾਰਨ ਤੇ ਜਗ ਦਹਿਓ, ਇਹ ਤੂੰ ਠੀਕ ਕਹਿ ਰਿਹਾ ਸੱਚ ਕਹਿ ਰਿਹਾ, ਸਾਰਾ ਸੰਸਾਰ ਵਿਕਾਰਾਂ ਨੇ ਸਾੜਿਆ ਪਿਆ ਮਚਾਇਆ ਪਿਆ ਹੈ। ਜਿਮ ਦੋ ਲੱਗਿਓ ਮਹਾਂ ਸਭ ਬਨ ਕੋ, ਜਿਵੇਂ ਕਹਿੰਦੇ ਜਿਹੜਾ ਮਹਾਨ ਜੰਗਲ ਹੁੰਦਾ ਉਹਨੂੰ ਸਭ ਪਾਸੇ ਦੋ ਅਗਲੀ ਲੱਗ ਜਾਂਦੀ ਹੈ। ਆਂਦ ਜਾਤ ਮ੍ਰਿਗ ਕਰ ਬਲ ਤਨ ਕੋ, ਫਿਰ ਕਹਿੰਦੇ ਜੰਗਲ ਨੂੰ ਅੱਗ ਲੱਗਿਆ ਦੇਖ ਕੇ ਜਿਹੜੇ ਕੋਈ ਹਰਨ ਹੁਰਨ ਹੁੰਦੇ ਆਪਣੇ ਸਰੀਰ ਦਾ ਬਲ ਕਰਕੇ ਛਾਲਾਂ ਮਾਰ ਕੇ ਲੰਘ ਜਾਂਦੇ ਬਚ ਜਾਂਦੇ ਅੱਗ ਵਿੱਚ ਦੀ ਨਿਕਲ ਜਾਂਦੇ। ਮਹਾ ਤਪਤ ਤੇ ਸਲਤਾ ਮਾਹੀ ਕਹਿੰਦੇ ਜਿਹੜੀ ਮਹਾਨ ਜੰਗਲ ਦੀ ਅੱਗ ਦੀ ਤਫਿਸ਼ ਹੈ ਉਹ ਤੋਂ ਬਚਾਉਣ ਵਾਸਤੇ ਆਪਣੇ ਆਪ ਨੂੰ ਜਿਹੜੀ ਮਹਾਨ ਨਦੀ ਹੁੰਦੀ ਹੈ ਜਾਏ ਪ੍ਰਵੇਸ਼ ਹੈ ਸੁਖ ਬਹੁ ਪਾਹੀ ਉਹਦੇ ਵਿੱਚ ਜਾ ਕੇ ਹਰਨ ਪ੍ਰਵੇਸ਼ ਹੋ ਜਾਂਦੇ ਹੈ। ਫਿਰ ਅੱਗ ਦਾ ਸੇਕ ਨਹੀਂ ਹੈ ਸਾੜ ਨਹੀਂ ਸਕਦੀ ਬੜਾ ਸੁਖ ਪਾਉਂਦੇ। ਤਿਮ ਜਗ ਜਲਤ ਦੇਖ ਕਰ ਤਿਆਗੇ ਇਸੇ ਤਰ੍ਹਾਂ ਕਹਿੰਦੇ ਸੰਸਾਰ ਨੂੰ ਕਾਮ ਕਰੋ ਦੀ ਅੱਗਾਂ ਵੀ ਸਰਦਾ ਦੇਖ ਕੇ ਜਿਹੜਾ ਸਿਆਣਾ ਪੁਰਸ਼ਾ ਛੱਡਦੇ ਮਿਲ ਸਤ ਸੰਗਤ ਸੇਵਾ ਲਾਗੇ ਆ ਜਿਹੜੀ ਸਤਸੰਗਤ ਹੈ ਇਹ ਸੋਹਣੀ ਨਦੀ ਹੈ ਇਹਦੇ ਵਿੱਚ ਮਿਲ ਕੇ ਸੇਵਾ ਭਗਤੀ ਵਿੱਚ ਲੱਗ ਜਾ ਸਕਲ ਵਿਕਾਰਨ ਤਪਤ ਬਿਨਾਸੇ ਆਏ ਸਾਧ ਸੰਗਤ ਰੂਪੀ ਨਦੀ ਤੇ ਆਇਆ ਸਾਰੇ ਵਿਕਾਰਾਂ ਦੀ ਜਿਹੜੀ ਤਪਿਸ਼ ਹੈ ਵਿਨਾਸ਼ ਹੋ ਜਾਂਦੀ ਹੈ। ਸੀਤਲਤਾ ਗੁਰ ਸ਼ਬਦ ਪ੍ਰਕਾਸ਼ੇ ਜਿਵੇਂ ਤਪਸ ਨਾਸ਼ ਹੋ ਜਾਵੇ ਫਿਰ ਨਦੀ ਵਿੱਚ ਪ੍ਰਵੇਸ਼ ਹੋਇਆ ਠੰਡ ਹੋ ਜਾਂਦੀ ਹੈ। ਇਸ ਤਰ੍ਹਾਂ ਕਹਿੰਦੇ ਗੁਰੂ ਕਾ ਜਿਹੜਾ ਸ਼ਬਦ ਹੈ ਇਹ ਕਹਿੰਦੇ ਅੰਦਰ ਠੰਡ ਪ੍ਰਕਾਸ਼ੇ ਕੀ ਪ੍ਰਗਟ ਕਰ ਦਿੰਦਾ ਅੰਦਰ ਠੰਡ ਬਖਸ਼ ਦਿੰਦਾ ਹੈ। ਗੁਰਬਾਣੀ ਕੋ ਕਰਤ ਵਿਚਾਰਨ ਜਿਹੜਾ ਸਾਧ ਸੰਗਤ ਵੀ ਜਾ ਕੇ ਗੁਰਬਾਣੀ ਦਾ ਵਿਚਾਰ ਕਰਨਾ ਕਰਾਉਣਾ ਹੈ। ਗਿਆਨ ਸੀਤਲ ਹੈ ਮੋਹ ਨਿਵਾਰਨ ਗਿਆਨ ਵਿਚਾਰ ਦੁਆਰਾ ਕਹਿੰਦੇ ਗਿਆਨ ਦੀ ਠੰਡ ਲੈ ਕੇ ਜਿਹੜਾ ਮੋਹ ਹੈ ਉਹਦੀ ਤਪਸ਼ ਨੂੰ ਨਿਵਰਤ ਕਰੇ ਇਹ ਪੁਰਸ਼। ਸੁਣ ਕਰ ਗੁਰ ਉਪਦੇਸ਼ ਗੁਰੂ ਅੰਗਦ ਸਾਹਿਬ ਜੀ ਦੇ ਮੁਖਾਰਮਿੰਦ ਤੋਂ ਦਿੱਤਾ ਹੋਇਆ ਸੁਭ ਉਪਦੇਸ਼ ਇੱਕ ਵਾਰੀ ਕਦਾਰੀ ਜੀ ਨੇ ਸੁਣ ਲਿਆ। ਦ੍ਰਿੜ ਕੀਨਸ ਔਰ ਬਹੁ ਨਿਰਧਾਰੀ ਇਸ ਤਰ੍ਹਾਂ ਨਿਰਣਾ ਕਰ ਲਿਆ ਜਿਸ ਕਰਕੇ ਹਿਰਦੇ ਵਿੱਚ ਬਹੁਤਾ ਪੱਕਾ ਕਰ ਲਿਆ ਹਿਰਦੇ ਵਿੱਚ ਵਸਾ ਹੀ ਲਿਆ ਉਪਦੇਸ਼। ਦੀਪਾ ਅਪਰ ਨਾਰਾਇਣ ਦਾਸ ਕਲਿਆਣ ਹੋ ਗਈ ਹੈ ਭਾਈ ਦੀਪਾ ਜੀ ਹੋਰ ਇੱਕ ਦੂਸਰੇ ਨਾਰਾਇਣ ਦਾਸ ਜੀ ਬੁੱਲ ਸਹਿਤ ਆਏ ਗੁਰ ਪਾਸ ਤੀਸਰਾ ਭਾਈ ਬੁੱਲਾ ਜੀ ਸਨ ਇਹਨਾਂ ਇਹਦੇ ਸਮੂਲੇ ਸਹਿਤ ਆ ਕੇ ਤਿੰਨਾਂ ਨੇ ਮਹਾਰਾਜ ਦੇ ਕੋਲ ਬੰਦਨ ਕਰ ਭਾਖੀ ਅਰਦਾਸ ਨਮਸਕਾਰ ਕਰਕੇ ਤਿੰਨਾਂ ਨੇ ਸਤਿਗੁਰੂ ਅੱਗੇ ਬੇਨਤੀ ਕਹੀ ਹੈ। ਜਨਮ ਮਰਨ ਦੁੱਖ ਦੇਹ ਵਿਨਾਸ਼ ਗੁਰੂ ਅੰਗਦ ਸਾਹਿਬ ਮਹਾਰਾਜ ਜਨਮ ਮਰਨ ਦਾ ਮਹਾਨ ਦੁੱਖ ਹੈ ਆਪ ਖਤਮ ਕਰ ਦਿਓ ਸਾਡਾ ਦੁੱਖ ਨਾਸ ਕਰ ਦਿਓ। ਸ੍ਰੀ ਅੰਗਦ ਉਪਦੇਸ਼ ਬਤਾਇਓ ਤਿੰਨਾਂ ਦੀ ਅਰਦਾਸ ਸੁਣ ਕੇ ਸਤਿਗੁਰੂ ਜੀ ਨੇ ਉਪਦੇਸ਼ ਕਿਹਾ ਕਰੋ ਭਗਤ ਜੇ ਇਮ ਉਰ ਪਾਇਓ ਜੇ ਤੁਹਾਨੂੰ ਹਿਰਦੇ ਵਿੱਚ ਪਾਉਂਦਾ ਵੀ ਜਨਮਣ ਦਾ ਦੁੱਖ ਨਾਸ ਹੋ ਜਾਵੇ ਫਿਰ ਤਕੜੇ ਹੋ ਕੇ ਭਗਤੀ ਕਰੋ। ਕਹਿਣ ਲੱਗੇ ਹਮ ਭਗਤ ਨਾ ਜਾਣ ਹੈ ਤਿੰਨੇ ਕਹਿਣ ਲੱਗੇ ਮਹਾਰਾਜ ਭਗਤੀ ਕਿਵੇਂ ਕਰੀ ਜੀ ਅਸੀਂ ਤਾਂ ਭਗਤੀ ਨੀ ਜਾਣਦੇ ਹਾਂ ਕਿਮ ਸਰੂਪ ਕੈਸੇ ਕਰ ਠਾਨ ਹੈ ਭਗਤੀ ਦਾ ਕਿਸ ਤਰ੍ਹਾਂ ਦਾ ਸਰੂਪ ਹੈ ਕਿਸ ਤਰ੍ਹਾਂ ਕਰਕੇ ਉਹ ਭਗਤੀ ਅਸੀਂ ਕਰੀਏ ਮਹਾਰਾਜ। ਸ੍ਰੀ ਗੁਰ ਵਰਨਨ ਕੀਨ ਸਿਖਾਈ ਉਹ ਸਵੇਰੇ ਤਿੰਨਾਂ ਤੋਂ ਸੁਣ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਸਿੱਖਿਆ ਕਥਨ ਕੀਤੀ ਸਿੱਖਿਆ ਦਾ ਇੱਕ ਬਚਨ ਕਹੇ ਬ੍ਰਹਮ ਸਬਲ ਮਾਇਆ ਜਗ ਜਾਈ ਮਹਾਰਾਜ ਕਹਿੰਦੇ ਵੀ ਬੋਲੇ ਨਰੈਣ ਦਾਸ ਜਿਹੜੀ ਮਾਇਆ ਸਬਲ ਬ੍ਰਹਮ ਹੈ ਨਾ ਉਹਨੇ ਸੰਸਾਰ ਨੂੰ ਉਤਪਤ ਕੀਤਾ ਹੈ ਜਿਹੜਾ ਮਾਇਆ ਸਹਿਤ ਬਲ ਸਮੇਤ ਹੋਇਆ ਬ੍ਰਹਮ ਉਸਨੇ ਸੰਸਾਰ ਨੂੰ ਪੈਦਾ ਕੀਤਾ ਹੈ। ਹੁਕਮ ਪਰਮੇਸ਼ਰ ਕੋ ਤਿੰਨ ਪਾਇਓ ਜਿਹੜੀ ਕਹਿੰਦੇ ਮਾਇਆ ਹੈ ਨਾ ਉਹਨੇ ਪਰਮੇਸ਼ਰ ਦਾ ਬ੍ਰਹਮ ਦਾ ਹੁਕਮ ਪਾਇਆ ਆਪਣੇ ਮਹਿ ਸਭ ਜਗ ਪਰਮਾਇਓ ਇਸ ਕਰਕੇ ਮਾਇਆ ਨੇ ਆਪਣੇ ਵਿੱਚ ਹੀ ਲਾ ਕੇ ਸਾਰੇ ਨੂੰ ਸੰਸਾਰ ਨੂੰ ਭੁਲਾ ਦਿੱਤਾ ਉਹ ਪਰਮੇਸ਼ਰ ਨੂੰ ਬਹੁਰ ਪ੍ਰਭੂ ਨੇ ਚਤਰ ਉਪਾਏ ਫਿਰ ਵਾਹਿਗੁਰੂ ਨੇ ਦੇਖਿਆ ਵੀ ਮਾਇਆ ਨੇ ਸਾਰੇ ਭੁਲਾ ਦਿੱਤੇ ਮੇਰੇ ਵੱਲੋਂ ਫਿਰ ਆਪਣੇ ਵੱਲੋਂ ਕਹਿੰਦੇ ਲਾਉਣ ਵਾਸਤੇ ਪਰਮੇਸ਼ਰ ਨੇ ਚਾਰ ਸਾਧਨ ਪੈਦਾ ਕੀਤੇ ਜਿਨ ਤੇ ਮਿਲ ਹੈ ਮੋਹ ਕਹ ਆਏ ਜਿਨ੍ਹਾਂ ਚਾਰ ਸਾਧਨਾਂ ਰਾਹੀਂ ਮੈਨੂੰ ਆ ਕੇ ਮਿਲ ਜਾਏ ਮਾਇਆ ਦੇ ਵਿੱਚ ਨਾ ਭੁੱਲਿਆ ਰਹੇ ਇੱਕ ਬੈਰਾਗ ਜੋਗ ਅਰ ਗਿਆਨ ਪਰਮੇਸ਼ਰ ਨੇ ਕਹਿੰਦੇ ਜਿਹੜਾ ਬੈਰਾਗ ਸਾਧਨ ਪੈਦਾ ਕੀਤਾ ਧਰਤੀ ਬਰ ਬੈਰ ਤਮ ਬੈਰਾਗ ਹਾਂ, ਦੂਸਰਾ ਜਿਹੜਾ ਕਹਿੰਦੇ ਜਿਹੜਾ ਯੋਗ ਹੈ ਉਹ ਸਾਧਨ ਕਰ ਦਿੱਤਾ ਪ੍ਰਾਣਾਯਾਮ। ਚੌਥੀ ਉਪਜੀ ਭਗਤ ਮਹਾ। ਹਾਂ, ਦੂਸਰਾ ਜਿਹੜਾ ਗਿਆਨ ਆਪਣੇ ਸਰੂਪ ਦਾ ਜਿਹੜਾ ਜਾਣਨਾ ਹੈ, ਇਹ ਆਪਣੇ ਆਪੇ ਦਾ ਗਿਆਨ ਹੈ, ਇਹ ਸਾਧਨ। ਚੌਥੀ ਕਹਿੰਦੇ ਭਗਤੀ ਪੈਦਾ ਹੋ ਗਈ। ਗਿਆਨ ਵਿਰਾਗ ਜੋਗ ਸੁਭ ਤੀਨ। ਜਿਹੜਾ ਗਿਆਨ ਹੈ, ਵਿਰਾਗ ਹੈ, ਇਸੇ ਤਰ੍ਹਾਂ ਗਿਆਨ ਵਿਰਾਗ ਤੇ ਯੋਗ ਜਿਹੜਾ, ਇਹ ਜਿਹੜੇ ਤਿੰਨ ਹਨ। ਪੁਰਖ ਰੂਪ ਇਨਕੋ ਮਨ ਚੀਨ। ਤੁਸੀਂ ਇਹਨਾਂ ਨੂੰ ਮੰਦੇ ਵਿੱਚ ਜਾਣ ਲਓ, ਇਹਨਾਂ ਦਾ ਪੁਰਖ ਰੂਪ ਹੈ, ਕਿਉਂਕਿ ਪਲਿੰਗ ਰੂਪ ਵਿੱਚ ਬਿਆਨ ਕੀਤੇ ਜਾਂਦੇ। ਮਾਇਆ ਲੇ ਇਨਕੋ ਪਰਮਾਏ। ਜਿਹੜਾ ਵਿਰਾਗ ਹੈ, ਗਿਆਨ ਹੈ, ਇਸ ਤਰ੍ਹਾਂ ਯੋਗ ਹੈ, ਭਾਵ ਜਿਹੜਾ ਪ੍ਰਾਣਾਯਾਮ ਕਰਨ ਵਾਲਾ ਹੈ, ਇਸ ਤਰ੍ਹਾਂ ਜਿਹੜਾ ਗਿਆਨਵਾਨ ਥੋੜ੍ਹਾ ਬਹੁਤਾ ਹੈਗਾ ਹੈ, ਵਿਰਾਗੀ ਹੈਗਾ, ਉਹਨੂੰ ਕਹਿੰਦੇ ਇਹ ਜਿਹੜੀ ਮਾਇਆ ਹੈ ਨਾ, ਉਹ ਪਰਮਾ ਲੈਂਦੀ ਹੈ, ਪਟਕਾ ਲੈਂਦੀ ਹੈ। ਵੱਡੇ ਯਤਨ ਤੇ ਉਭਰੇ ਹੋ ਜਾਏ। ਕਿੱਡਾ ਵੱਡਾ ਗਿਆਨੀ ਹੋਵੇ, ਕਿਹੋ ਜਿਹਾ ਵਿਰਾਗੀ ਹੋਵੇ, ਕਿਹੋ ਜਿਹਾ ਯੋਗ ਕਰਨ ਵਾਲਾ ਪੁਰਾਣਾ ਜਾਣਾ, ਕਹਿੰਦੇ ਬੜੇ ਯਤਨ ਨਾਲ ਹੀ ਇੱਥੋਂ ਬਚਿਆ ਜਾਂਦਾ। ਨਹੀਂ, ਪੁਰਾਣਾ ਜਾਮ ਕਰਨ ਵਾਲੇ ਯੋਗੀ ਨੂੰ ਵੀ, ਗਿਆਨਵਾਨ ਪੜ੍ਹੇ ਲਿਖੇ ਨੂੰ ਵੀ, ਘਰ ਬਾਰ ਛੱਡ ਕੇ ਵਿਰਾਗੀ ਬਣੇ ਨੂੰ ਮਾਇਆ ਭਰਮਾ ਲੈਂਦੀ ਹੈ। ਭਗਤ ਅਹ ਪ੍ਰਤਵਰਤਾ ਨਾਰੀ। ਹਾਂ, ਜਿਹੜਾ ਵਾਹਿਗੁਰੂ ਦੀ ਭਗਤੀ, ਇਹ ਤਾਂ ਇਉਂ ਜਿਵੇਂ ਪਤਵਰਤਾ ਇਸਤਰੀ ਹੁੰਦੀ ਹੈ। ਇਸ ਪਰ ਨਹਿ ਮਾਇਆ ਬਲ ਭਾਰੀ। ਇਸ ਕਹਿੰਦੇ ਭਗਤੀ ਰੂਪ ਪਤਵਰਤਾ ਇਸਤਰੀ ਰੂਪ ਮਾਇਆ ਦਾ ਭਾਰੀ ਬਲ ਨਹੀਂ ਪੈਂਦਾ ਹੈ। ਇਸਤਰੀ ਕੋ ਇਸਤਰੀ ਨਾ ਭਰਮਾਵੇ। ਕਿਉਂਕਿ ਜਿਹੜੀ ਭਗਤੀ ਵੀ ਇਸਤਰੀ ਵਾਂਗ ਹੈ, ਜਿਹੜੀ ਮਾਇਆ ਇਸਤਰੀ ਵਾਂਗ, ਇਸਤਰੀ ਨੂੰ ਇਸਤਰੀ ਕਹਿੰਦੇ ਭੁਲਾ ਨਹੀਂ ਸਕਦੀ, ਭਰਮਾ ਨਹੀਂ ਸਕਦੀ। ਧਰੈ ਭਗਤ ਤਿਸ ਪ੍ਰਭੂ ਮਿਲਾਵੇ। ਇਸ ਕਰਕੇ ਜਿਹੜਾ ਮਨੁੱਖ ਵੇ ਭਗਤੀ ਧਾਰਨ ਕਰ ਲੈਂਦਾ, ਭਗਤੀ ਕਰ ਲੈਂਦਾ, ਉਸ ਨੂੰ ਭਗਤੀ ਜਿਹੜੀ ਪਰਮੇਸ਼ਰ ਨਾਲ ਮਿਲਾ ਦਿੰਦੀ ਹੈ। ਮਾਇਆ ਨਟਨੀ ਚਤਰ ਛਲਤੇ। ਬਾਕੀ ਕਹਿੰਦੇ ਜਿਹੜੀ ਮਾਇਆ ਹੈ, ਇਹ ਛਲ ਪ੍ਰੇਮ ਕਰਨ ਵਾਸਤੇ ਨਟਨੀ ਵਾਂਗ ਤਮਾਸ਼ਗੀਰਨੀ ਬੜੀ ਇਹ ਚੁਸਤ ਚਲਾਕ ਹੈ। ਸਭਨ ਭਰਮਾਏ ਲੇਤ ਨਿਜ ਬਲ ਤੇ। ਜਿਵੇਂ ਉਹ ਤਮਾਸ਼ਗੀਰਨੀ ਆਪਣਾ ਛਲ ਫਰੇ ਚੁਸਤੀ ਚਲਾਕੀ ਨਾਲ ਸਭ ਨੂੰ ਭਰਾ ਲੈਂਦੀ, ਭੁਲਾ ਦਿੰਦੀ ਹੈ। ਇਸ ਤਰ੍ਹਾਂ ਕਹਿੰਦੇ ਇਹ ਵੀ ਆਪਣੇ ਬਲ ਨਾਲ ਜਿਹੜੀ ਮਾਇਆ ਰੂਪੀ ਤਮਾਸ਼ਗੀਰਨੀ ਹੈ, ਸਾਰਿਆਂ ਨੂੰ ਭਰਮਾ ਭਟਕਾ ਲੈਂਦੀ ਹੈ। ਸੁਣ ਸਿੱਖਣ ਬੂਝੇ ਗੁਰ ਫੇਰ। ਹਾਂ, ਸਿੱਖਾਂ ਨੇ ਸੁਣ ਕੇ ਫਿਰ ਗੁਰੂ ਅੰਗਦ ਸਾਹਿਬ ਜੀ ਤੋਂ ਦੁਬਾਰਾ ਖੋਲ ਕੇ ਪੁੱਛਿਆ। ਇਨ ਚਤਰਨ ਕੋ ਰੂਪ ਵਡੇਰ। ਤੁਸੀਂ ਚਾਰ ਸਾਧਨ ਕਹੇ, ਇਹਨਾਂ ਦਾ ਵੱਡਾ ਰੂਪ ਕਰਕੇ, ਇਹਨਾਂ ਦਾ ਵਿਲਾਸ ਖੁਲਾਸਾ ਕਰਕੇ ਕਹੋ। ਕਰ ਵਰਣਨ ਸਭ ਦੇਹੋ ਸਮਝ ਜਾਏ। ਇਹਨਾਂ ਦਾ ਥੋੜਾ ਜਿਹਾ ਵਿਸਤਾਰ ਕਰਕੇ, ਕਥਨ ਕਰਕੇ ਸਾਨੂੰ ਸਮਝਾ ਬੁਝਾ ਦੇਵੋ। ਜਿਸ ਤੇ ਹਮ ਪ੍ਰਾਪਤ ਹੋ ਜਾਏ। ਇਸ ਕਰਕੇ ਚਾਰੇ ਜਿਹੜੇ ਸਾਧਨ ਸਾਨੂੰ ਪ੍ਰਾਪਤ ਹੋ ਜਾਣ। ਜਨਮ ਮਰਨ ਕੋ ਬਾਹਰ ਨਾ ਪਾਏ। ਇਸ ਕਰਕੇ ਜੰਮਣ ਮਰਨ ਦਾ ਜਿਹੜਾ ਮੁੜ ਕੇ ਦੁੱਖ ਸੀ ਪਾਈਏ ਹੀ ਨਾ। ਆਨੰਦ ਰੂਪ ਮਹਿ ਰਹਿ ਸਮਾਏ। ਜਿਹੜਾ ਵਾਹਿਗੁਰੂ ਸਚਿਤ ਆਨੰਦ ਸਰੂਪ ਹੈ, ਉਹਦੇ ਵਿੱਚ ਹੀ ਸਮਾ ਰਹੀਏ, ਲੀਨ ਹੋ ਰਹੀਏ। ਤਬ ਸ੍ਰੀ ਅੰਗਦ ਬਾਹਰ ਉਚਾਰਾ। ਹਾਂ, ਫਿਰ ਗੁਰੂ ਅੰਗਦ ਸਾਹਿਬ ਜੀ ਨੇ ਬੇਨਤੀ ਸੁਣ ਕੇ ਵਿਸਥਾਰ ਰੂਪ ਵਿੱਚ ਇਹਨਾਂ ਨੂੰ ਕਿਹਾ ਹੈ। ਇੱਕ ਵਿਰਾਗ ਹੈ ਉਭੈ ਪ੍ਰਕਾਰਾ। ਗੁਰਸਿੱਖੋ ਸੁਣੋ, ਇੱਕ ਜਿਹੜਾ ਵਿਰਾਗ ਸਾਧਨ ਹੈ, ਉਹ ਅੱਗੇ ਦੋ ਤਰ੍ਹਾਂ ਦਾ ਹੈ ਵਿਰਾਗ। ਇੱਕ ਮਨ ਕੋ ਇੱਕ ਤਨ ਕੋ ਹੋਤ। ਇੱਕ ਤਾਂ ਮਨ ਦਾ ਵਿਰਾਗ ਹੁੰਦਾ ਹੈ, ਇੱਕ ਕਹਿੰਦੇ ਸਰੀਰ ਕਰਕੇ ਵੀ ਹੁੰਦਾ, ਜਿਹਨੂੰ ਗਧਾ ਵਿਰਾਗ ਕਹਿੰਦੇ ਨੇ। ਵੱਡ ਭਾਗਨ ਤੇ ਹਿਰਦੈ ਉਦੋਤ। ਇਹਦਾ ਕਹਿੰਦੇ ਧਰਤੀ ਪਰ ਵਿਰਾਗ ਮੰਨਦਾ ਹੈ ਨਾ, ਇਹ ਤਾਂ ਵੱਡੇ ਭਾਗਾਂ ਵਾਲਿਆਂ ਦੇ ਹਿਰਦੇ ਵਿੱਚ ਪੈਦਾ ਹੁੰਦਾ ਹੈ। ਸਕਲ ਪਦਾਰਥ ਤਿਆਗਨ ਕਰੈ। ਨਾ, ਕਹਿੰਦੇ ਸਰੀਰ ਦਾ ਵਿਰਾਗ ਦੱਸਦੇ ਹੈ, ਇਹਦੇ ਸਾਰੇ ਪਦਾਰਥਾਂ ਨੂੰ ਕਹਿੰਦੇ ਛੱਡ ਦੇਣਾ, ਕੋਈ ਐਸਾ ਘਰ ਦੇ ਵਿੱਚ ਕੁਛ ਨਰ ਮਰੀ ਕਰ ਸੰਪਤ ਨਾਸੀ, ਮੂੰਡ ਮੁੰਡਾਏ ਭਏ ਸੰਨਿਆਸੀ ਵਾਲੀ ਗੱਲ ਹੋ ਜਾਣੀ, ਕਿ ਘਰ ਵਾਲੀ ਮਰ ਗਈ ਤੇ ਵਿਰਾਗ ਹੋ ਗਿਆ, ਸਿਰ ਜੋ ਮੂੰਹ ਜਾ ਮਨਾ ਲਿਆ, ਇਸ ਤਰ੍ਹਾਂ ਅਸੀਂ ਜੀ ਹੁਣ ਤਿਆਗੀ ਹਾਂ, ਅਸੀਂ ਕੁਝ ਨਹੀਂ ਗ੍ਰਹਿਣ ਕਰਨਾ, ਕਿਉਂਕਿ ਸਭ ਕੁਛ ਨਾਸਵੰਤ ਹੈ। ਇਸ ਤਰ੍ਹਾਂ ਕਹਿੰਦੇ ਸਾਰੇ ਉਹ ਕਰਦੇ, ਕੋਈ ਵਿਵਸਥਾ ਆ ਗਈ ਜਾਂ ਘਰਵਾਲੀ ਮਰ ਗਈ, ਉਹਦੇ ਵਿਰਾਗ ਕਰਕੇ ਸਾਰੇ ਪਦਾਰਥਾਂ ਨੂੰ ਛੱਡ ਜਾਣਾ। ਧਨ ਬਨਤਾ ਸੁਤ ਸਭ ਪਰ ਹਰੈ, ਜਿਹੜਾ ਕਰੇ ਧਨ ਪਿਆ ਉਹਦਾ ਵੀ ਛੱਡ ਖਹਿੜਾ ਛੱਡ ਜਾਣਾ, ਜਿਹੜੀ ਘਰਵਾਲੀ ਉਹਨੂੰ ਵੀ ਪੁੱਤਰ ਨੂੰ ਵੀ ਸਾਰਿਆਂ ਤੋਂ ਪਰੇ ਹੋ ਜਾਣਾ। ਹੱਠ ਕਰ ਬਾਹਰ ਕੋ ਤਜ ਦੇਤ, ਪਹਿਲੇ ਆਪਣੇ ਮਨ ਦਾ ਹੱਠ ਜਾ ਕਰਕੇ ਬਾਹਰ ਜਾ ਕੇ ਛੱਡ ਦੇਣਾ ਕਿਤੇ ਜੰਗਲ ਵਿੱਚ। ਰਹਿ ਵਾਸ਼ਨਾ ਹਿਰਦੈ ਨਿਕੇਤ, ਕਹਿੰਦੇ ਹਿਰਦੇ ਜਿਹੜੀ ਵਾਸ਼ਨਾ ਉਹ ਘਰ ਦੀ ਬਣੀ ਰਹਿਣੀ, ਵੀ ਘਰੇ ਚੰਗੇ ਸੀ, ਚਲੋ ਸੌਖੇ ਸੀ, ਰੋਟੀ ਪਾਣੀ ਤਾਂ ਵਧੀਆ ਮਿਲਦਾ ਸੀ ਨਾ, ਪੁੱਤਰ ਧੀਆਂ ਸੀ, ਕੋਈ ਰੋਗ ਸੋਗ ਹੁੰਦਾ ਸੀ ਦੇਖ ਰੇਖ ਹੋ ਜਾਂਦੀ ਸੀ। ਹੁਣ ਬਈ ਜੰਗਲ ਵਿੱਚ ਆ ਗਏ ਹਾਂ, ਬਹੁਤ ਔਖੀ ਆਈ ਹੈ, ਆਪਣਾ ਸਾਰਾ ਬੰਦੋਬਸਤ ਕਰਨਾ ਪੈਂਦਾ, ਸ਼ੇਰ ਵਘੇਲਿਆਂ ਦਾ ਡਰ ਪੈਂਦਾ ਹੈ, ਉੱਥੇ ਸੁੱਖ ਸੀ ਆ ਤਾਂ ਗਏ ਵੀ ਪਰ ਉਹ ਫਸੀ ਗਏ। ਇਸ ਤਰ੍ਹਾਂ ਕਹਿੰਦੇ ਉਹ ਜਿਹੜੀਆਂ ਘਰ ਦੀਆਂ ਵਾਸ਼ਨਾ ਉਹ ਹਿਰਦੇ ਵਿੱਚ ਬਣੀਆਂ ਰਹਿੰਦਾ, ਵੀ ਘਰੇ ਰਹਿੰਦੇ ਤਾਂ ਠੀਕ ਹੀ ਸੀ। ਦੂਸਰ ਬ੍ਰਹਮ ਲੋ ਲੋਕ ਲੋ ਸਾਰੇ, ਉਹ ਕਹਿੰਦੇ ਘਰ ਛੱਡ ਦੇਣਾ, ਉਂਜ ਘਰ ਵਿੱਚ ਵਾਸ਼ਨਾ ਬਣੀ ਰਹਿੰਦੀ ਵੀ ਉੱਥੇ ਠੀਕ ਸੀ। ਦੂਸਰਾ ਕਹਿੰਦੇ ਜਿਹੜਾ ਮਨ ਦਾ ਧਰਤੀ ਬੈਰ ਬੈਰ ਆ ਗਿਆ, ਉਹ ਕਹਿੰਦੇ ਬ੍ਰਹਮਾ ਦੇ ਲੋਕ ਤੋਂ ਲੈ ਕੇ ਆਹ ਦੁਨੀਆਂ ਦੇ ਜਿੰਨੇ ਸਾਰੇ ਪਦਾਰਸ ਹੈ, ਬਾਇਸ ਬਿਸ਼ਟਾ ਸਮ ਨਿਰਧਾਰੇ, ਆ ਜਿਵੇਂ ਕਾਂ ਦੀ ਬਿਸ਼ਟਾ ਹੁੰਦੀ ਹੈ ਜਾਂ ਮੂੰਹ ਦੀ ਉਸ਼ਾਰੀ ਜੀ ਹੁੰਦੀ, ਉਹਦੇ ਸਮਾਨ ਕਹਿੰਦੇ ਨਿਰਣਾ ਕਰਨਾ। ਹਿਰਦੇ ਵਾਸ਼ਨਾ ਕਿਉਂ ਹੂੰ ਨਾ ਧਰੈ, ਬ੍ਰਹਮ ਤੋਂ ਲੋਕ ਤੋਂ ਲੈ ਕੇ ਦੁਨੀਆਂ ਭਰ ਦੇ ਪ੍ਰਾਰਥ ਹੈ, ਕਿਸੇ ਤਰ੍ਹਾਂ ਦੀ ਹਿਰਦੇ ਵਿੱਚ ਉਹਨਾਂ ਦੀ ਵਾਸ਼ਨਾ ਨਾ ਕਰਨੀ ਵੀ ਮੈਨੂੰ ਬ੍ਰਹਮ ਲੋਕ ਦੇ ਪਦਾਰਥ ਮਿਲਣ, ਸਵਰਗ ਲੋਕ ਦੇ ਪਦਾਰਥ ਮਿਲਣ, ਆ ਦੁਨੀਆਂ ਦੇ ਪਦਾਰਥ ਮੈਨੂੰ ਛਕਣ ਨੂੰ ਮਿਲਣ, ਕੋਈ ਵਾਸ਼ਨਾ ਨਾ ਰਹੇ। ਸੁਪਨ ਸਮਾਨ ਜਾਨ ਪਰ ਹਰੈ, ਜਿਵੇਂ ਸੁਪਨਾ ਝੂਠਾ ਹੁੰਦਾ ਹੈ, ਇਹ ਜੋ ਸੁਪਨਾ ਹੋਏ ਵੈਸ ਰਾਜਾ ਨੇਤਰ ਪਸਾਰਾ ਤਾਂ ਨਿਰਾਰਥਕ ਆ ਜਾਏ, ਸੁਪਨੇ ਦੇ ਸਮਾਨ ਜਾਣ ਕੇ ਨਾਲ ਸੰਬੰਧ ਝੂਠੇ ਇਹਨਾਂ ਦਾ ਤਿਆਗ ਕਰ ਦੇਣਾ। ਪਾਏ ਪਦਾਰਥ ਪਰਾਲਬਧ ਤੇ, ਜਿਹੜੇ ਕੋਈ ਪਰਾ ਲਭਦ ਹੈ ਕਿਸਮਤ ਹੈ ਉਹਦੇ ਕਰਕੇ, ਜਿਹੜਾ ਕੋਈ ਪਦਾਰਥ ਪਾ ਲੈਣਾ ਕਿਸਮਤ ਕਰਕੇ ਪਦਾਰਥ ਲੱਭ ਜਾਣਾ। ਭੋਗਤ ਹੈ ਪਰ ਮਨ ਨਹਿ ਬੰਧ ਤੇ, ਕਹਿੰਦੇ ਉਹ ਸ਼ਖਸ ਕਾ ਲੈਂਦੇ ਹੈ ਪਰ ਉਹਦੇ ਪਦਾਰਥ ਵਿੱਚ ਆਪਣੇ ਮਨ ਨੂੰ ਨਹੀਂ ਬੰਧਾਏ, ਮਨ ਕਰਦੇ ਮਨ ਨੂੰ ਉਹਦੇ ਵਿੱਚ ਨਹੀਂ, ਕਹਿੰਦੇ ਖਸ਼ ਪਰਦੇ ਬੰਨਦੇ ਹਨ। ਨਿਜ ਸਰੂਪ ਦਿਸ਼ਵ੍ਰਿਤੀ ਲਗਾਵੈ, ਇਹਨਾਂ ਦੇ ਅੰਦਰ ਇਹ ਕਹਿੰਦੇ ਮਨ ਦਾ ਵਿਰਾਗ ਹੁੰਦਾ ਹੈ ਧਰਤੀ ਪਰ, ਉਹ ਆਪਣੇ ਸਵੈ ਸਰੂਪ ਦੀ ਤਰਫ ਆਪਣੀ ਮਨ ਦੀ ਬਿਰਤੀ ਨੂੰ ਲਗਾਉਂਦੇ ਹੈ। ਵਿਸ਼ਾ ਵਾਸ਼ਨਾ ਤੇ ਉਲਟਾਵੈ, ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਵਿਸ਼ਿਆਂ ਦੀਆਂ ਵਾਸ਼ਨਾ ਇਹਦੇ ਵੱਲੋਂ ਆਪਣੇ ਮਨ ਦੀ ਬਿਰਤੀ ਨੂੰ ਉਲਟਾ ਕੇ ਰੱਖਦੇ, ਇੱਧਰ ਨਹੀਂ ਆਉਣ ਦਿੰਦੇ। ਤਥਾ ਯੋਗ ਵੀ ਦੋ ਪ੍ਰਕਾਰ, ਇਸੇ ਤਰ੍ਹਾਂ ਵੀ ਦੂਸਰਾ ਹੈ ਜਾਂ ਤੀਸਰਾ ਹੈ ਯੋਗ ਪੁਰਾਣਾ ਜਾਂ ਉਹ ਵੀ ਅੱਗੇ ਕਹਿੰਦੇ ਦੋ ਤਰ੍ਹਾਂ ਦਾ ਹੈ, ਇੱਕ ਤਾਂ ਸੱਟ ਯੋਗ ਉਰ ਧਾਰ, ਇੱਕ ਤਾਂ ਕਸ਼ਟ ਯੋਗ ਉਰ ਧਾਰ। ਇੱਕ ਤਾਂ ਕਹਿੰਦੇ ਕਸ਼ਟ ਯੋਗ ਦੁਰਦੇਵੀ ਧਾਰ ਲਾ, ਜਿਹਨੂੰ ਹੱਠ ਯੋਗ ਵੀ ਕਹਿ ਦਿੰਦੇ, ਹੱਠ ਨਾਲ ਕਰਨਾ ਪੁਰਾਣਾ ਜਾਂ। ਯਮ ਨੇ ਮਾਦ ਅਸ਼ਟ ਹੈ ਅੰਗ, ਆਹੋ ਕਹਿੰਦੇ ਜਿਹੜਾ ਅਸ਼ਟ ਯੋਗ ਹੈ ਨਾ ਇਹ ਪੁਰਾਣਾ ਜਾਮ ਹੈ, ਉਹਦੇ ਕਹਿੰਦੇ ਯਮ ਨੇ ਅੱਠ ਅੰਗ ਹੈ, ਪੰਦਰਾਂ ਇਹ ਤਰ੍ਹਾਂ ਦਾ ਜਮ ਹੈ, ਪੰਦਰਾਂ ਤਰ੍ਹਾਂ ਦਾ ਨੇਮ ਹੈ, ਫਿਰ 84 ਆਸਣ ਨੇ, ਉਹਨਾਂ ਵਿੱਚੋਂ ਪਦਮ ਆਸਣ ਸਿੱਧ ਆਸਣ ਦੋ ਮੁੱਖ ਆਸਣ ਨੇ, ਫਿਰ ਇਸ ਤੋਂ ਬਾਅਦ ਜਿਹੜਾ ਰੇਚਕ ਪੂਰਵ ਕੁੰਭ ਕਰਨਾ ਪ੍ਰਾਣ ਚੜਾਉਣੇ ਠਹਿਰਾਉਣੇ ਫਿਰ ਉਤਾਰਨੇ, ਇਸੇ ਤਰ੍ਹਾਂ ਅੱਗੇ ਧਾਰਨਾ ਆ ਜਾਂਦਾ ਹੈ, ਉਧਰੇ ਮਨ ਬਿਰਤੀ ਦਾ ਪ੍ਰਭਾਵ ਲਾਈ ਰੱਖਣਾ, ਜਾਈ ਜਾਣਾ ਟਿਕਾਈ ਜਾਣਾ ਇਹ ਧਾਰਨਾ ਹੈ, ਤੇ ਫਿਰ ਧਿਆਨ ਉਧਰ ਤ੍ਰਿਪਟੀ ਵਿੱਚ ਜਾਂ ਦਸਵੇਂ ਦੁਆਰ ਦੇ ਵਿੱਚ ਇੱਕ ਹਿੱਸਾ ਹੈ ਯੋਗ ਦਾ, ਇਹ ਅੱਗੇ ਸਮਾਧੀ ਉਦੋਂ ਤਰ੍ਹਾਂ ਦੀ ਨਿਰਵਿਕਲਪ ਤੇ ਸਭ ਵਿਕਲਪ ਉੱਤੇ ਅਤਾ ਧਿਆਨ ਤੇ ਗਿਆਤਾ ਗਿਆਨ ਗੇ ਪਰਮਾਤਾ ਪ੍ਰਮਾਣ ਪਰਮੇ ਤ੍ਰਿਪਟੀ ਬਣੀ ਰਹਿਣੀ, ਇਹ ਸਭ ਵਿਕਲਪ ਸਮਾਧੀ ਇਹ ਤ੍ਰਿਪਟੀ ਦਾ ਖਤਮ ਹੋ ਜਾਣਾ ਇਹ ਨਿਰਵਿਕਲਪ ਸਮਾਧੀ। ਇਸ ਤਰ੍ਹਾਂ ਕਹਿੰਦੇ ਇਹ ਜਿਹੜਾ ਯੋਗ ਹੈ ਇਹਦੇ 8 ਹਿੱਸੇ ਹਨ। ਸਕਲ ਕਹੇ ਬਹੁ ਵਧੇ ਪ੍ਰਸੰਗ, ਕਵੀ ਜੀ ਕਹਿੰਦਾ ਵੀ ਜੇ ਸਾਰਾ ਇੱਥੇ ਹੁਣ ਪ੍ਰਸੰਗ ਕਰੀਏ ਤੇ ਪ੍ਰਸੰਗ ਵਧ ਜਾਊਗਾ। ਜਿਵੇਂ ਮਹਾਰਾਜ ਨੇ ਸੁਣਾਇਆ ਸੀ ਵੀ ਇਹ ਜਿਹੜਾ ਜਮ ਯੋਗ ਅੱਗੇ ਦੋ ਤਰ੍ਹਾਂ ਦਾ, ਇੱਕ ਹੱਠ ਯੋਗ ਹੈ, ਦੂਸਰ ਰੂਪ ਸੁਣੋ ਤਿਸ ਭੇਤ। ਹਾਂ, ਦੂਸਰਾ ਜਿਹੜਾ ਕਹਿੰਦੇ ਯੋਗ ਦਾ ਹੈ ਨਾ ਸਰੂਪ, ਉਹਦਾ ਵੀ ਭੇਤ ਸੁਣ ਲੈ। ਰੋਕ ਵਾਸ਼ਨਾ ਤੇ ਮਨ ਲੇਤ, ਰੋਕੀ ਹੈ ਵੀ ਜਿਹੜੀਆਂ ਮਨ ਦੀਆਂ ਵਾਸ਼ਨਾ ਉਧਰ ਵੱਲੋਂ ਉਸ ਪਾਸੋਂ ਆਪਣੇ ਮਨ ਨੂੰ ਰੋਕ ਲੈਣਾ। ਸਤਿਗੁਰ ਸ਼ਬਦ ਸਦੀਵ ਵਿਚਾਰ ਹੈ, ਮਨ ਦੀਆਂ ਵਾਸ਼ਨਾ ਨੂੰ ਰੋਕ ਕੇ ਤੇ ਸਤਿਗੁਰੂ ਦਾ ਜਿਹੜਾ ਸ਼ਬਦ ਹੈ ਉਪਦੇਸ਼, ਉਹਦੀ ਹਮੇਸ਼ਾ ਵਿਚਾਰ ਕਰਦੇ ਰਹਿ। ਜੀਵ ਬ੍ਰਹਮ ਇਕਤਾ ਨਿਰਧਾਰ ਹੈ, ਜੀਵ ਕੀ ਹੈ ਬ੍ਰਹਮ ਕੀ ਹੈ ਇਹਦੀ ਏਕਤਾ ਕਹਿੰਦੇ ਨਿਰਣੇ ਕਰਨੀ ਵੀ। ਜੀਵ ਜਿਹੜਾ ਅਲਪਗ ਹੈ, ਅਸਤ ਹੈ, ਜੜ ਦੁਖ ਰੂਪ ਹੈ, ਬ੍ਰਹਮ ਸਰਬਗ ਹੈ, ਸਦਾ ਰਹਿਣ ਵਾਲਾ ਹੈ, ਆਤਮ ਵਿਖੇ ਜੁਟੀ ਬ੍ਰਿਤ ਰਹੇ। ਇਸ ਤਰ੍ਹਾਂ ਜੀਵ ਬ੍ਰਹਮ ਦੀ ਏਕਤਾ ਦਾ ਨਿਰਣਾ ਕਰਕੇ ਫਿਰ ਜਿਹੜਾ ਆਪਣਾ ਆਪਾ ਹੈ ਆਤਮਾ, ਉਹਦੇ ਵਿੱਚ ਮਨ ਦੀ ਬਿਰਤੀ ਜੁੜੀ ਰਹੇ। ਸ੍ਰੇਸ਼ਟ ਪਰਮ ਯੋਗ ਇਹ ਕਹੇ, ਇਹ ਕਹਿੰਦੇ ਜਿਹੜਾ ਪਰਮ ਯੋਗ ਹੈ ਇਹਨੂੰ ਬੜਾ ਸ੍ਰੇਸ਼ਟ ਯੋਗ ਕਿਹਾ ਜਾਂਦਾ। ਵਾਸਤਵ ਨਿਜ ਸਰੂਪ ਕੋ ਜਾਣੈ, ਆ ਜਿਹੜਾ ਆਪਣਾ ਵਾਸਤਵ ਰੂਪ ਹੈ, ਆਪਣਾ ਯਥਾਰਥ ਰੂਪ ਹੈ, ਆਪਣਾ ਅਸਲੀ ਸਰੂਪ ਹੈ, ਉਹਨੂੰ ਜਾਣਨਾ। ਇਸ ਕੋ ਗਿਆਨੀ ਗਿਆਨ ਬਖਾਨਾ, ਇਸ ਨੂੰ ਕਹਿੰਦੇ ਜਿਹੜੇ ਗਿਆਨੀ ਲੋਕ ਗਿਆਨ ਕਹਿੰਦੇ, ਇੱਕ ਤਾਂ ਹੁੰਦਾ ਨਾ ਸ਼ਾਸਤਰਾਂ ਦਾ ਗਿਆਨ, ਇੱਕ ਇਸੇ ਤਰ੍ਹਾਂ ਬਾਹਰ ਦੁਨਿਆਵੀ ਗਿਆਨ ਹੈ, ਉਹਦੇ ਸੰਬੰਧੀ ਸਾਰਾ ਕੁਝ ਸਮਝ ਲੈਣਾ ਜਾਣ ਲੈਣਾ ਉਹ ਵੀ ਗਿਆਨ ਹੈ। ਇੱਕ ਕਹਿੰਦੇ ਆਪਣੇ ਸਵੈ ਸਰੂਪ ਦਾ ਜਾਣਨਾ, ਮੇਰਾ ਆਪਣਾ ਕੀ ਹੈ ਕਿਹੋ ਜਿਹਾ ਹੈ, ਜਿਹੜਾ ਇਹਦਾ ਜਾਣਨਾ ਨਾ ਆਪਣੇ ਆਪੇ ਦਾ, ਇਸ ਨੂੰ ਗਿਆਨੀ ਲੋਕ ਜਿਹੜੇ ਗਿਆਨ ਕਹਿੰਦੇ ਹੈ। ਚੌਥੀ ਭਗਤ ਰੂਪ ਸੁਣ ਲੇ ਹੋ, ਚੌਥਾ ਸਾਧਨ ਹੈ ਕਹਿੰਦੇ ਭਗਤੀ ਹੈ, ਉਹਦਾ ਵੀ ਭਗਤੀ ਦਾ ਸਰੂਪ ਵੀ ਸਾਧਨ ਦਾ ਸੁਣ ਲਓ। ਕਲੀ ਕਾਲ ਇਹ ਮੱਖ ਲਖੇ ਹੋ, ਮੁੱਖ ਲਖੇ ਹੋ, ਕਲਯੁਗ ਦੇ ਸਮੇਂ ਵਿੱਚ ਜਿਹੜਾ ਭਗਤੀ ਰੂਪ ਸਾਧਨ ਹੈ ਤਾਂ ਮੁਖੀ ਜਾਣ ਲੈ। ਵਾਹਿਗੁਰੂ ਕੀ ਜਹ ਨਿਜ ਸਵਾਮੀ, ਉਹ ਕੀ ਹੈ ਕਹਿੰਦੇ ਜਿਹੜਾ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਸਵਾਮੀ ਸਮਝ ਲਈਏ। ਸਕਲ ਸਕਤ ਯੁਤ ਅੰਤਰ ਜਾਮੀ, ਜਿਹੜਾ ਮੇਰਾ ਮਾਲਕ ਹੈ ਪਰਮੇਸ਼ਰ, ਸਾਰੀਆਂ ਸ਼ਕਤੀਆਂ ਦੇ ਸਹਿਤ ਅਤੇ ਅੰਦਰਲੀਆਂ ਜਾਣਨ ਵਾਲਾ ਅੰਤਰਜਾਮੀ ਹੈ। ਆਪ ਬਨਹਿ ਦਾਰਾ ਪ੍ਰਭ ਕੇਰੀ, ਆਪ ਕਹਿੰਦਾ ਜਿਹੜਾ ਭਗਤੀ ਕਰਨ ਵਾਲਾ ਹੈ ਪ੍ਰਭੂ ਦੀ, ਜਿਵੇਂ ਕੋਈ ਉਹ ਪਤਨੀ ਹੁੰਦੀ ਹੈ ਨਾ ਮਨੁੱਖ ਦੀ, ਉਹ ਕਹਿੰਦੇ ਉਹਦੇ ਪਤਨੀ ਵਾਂਗ ਹੋ ਜੇ ਆਗਿਆ ਵਿੱਚ ਹੋਵੇ। ਪਤੀ ਬ੍ਰਤਾ ਕੀ ਰੀਤ ਵਡੇਰੀ, ਹਾਂ ਜਿਵੇਂ ਪਤ ਬ੍ਰਤਾ ਦੀ ਰੀਤੀ ਬੜੀ ਮਹਾਨ ਹੁੰਦੀ ਹੈ, ਔਰ ਆ ਦੇਖਣਾ ਸੁਣਾਇਆ ਭਾਖ ਹੈ ਵਾਲੀ ਗੱਲ ਵੀ ਨਾ ਹੋਰ ਵਾਲੀ ਦੇਖੇ ਨਾ ਹੋਰ ਨਾਲ ਕੋਈ ਗੱਲ ਕਰੇ। ਤਨ ਮਨ ਧਨ ਸਭ ਅਰਪਹਿ ਪਤ ਕੋ, ਹਾਂ ਜਿਵੇਂ ਕਹਿੰਦੇ ਜਿਹੜੀ ਉਹ ਪਤ ਵਰਤਾ ਇਸਤਰੀ ਹੁੰਦੀ ਹੈ, ਤਨ ਮਨ ਧਨ ਆਪਣੇ ਮਾਲਕ ਨੂੰ ਅਰਪਦੀ, ਉਹਦਾ ਹੀ ਸਭ ਕੁਝ ਸਮਝਦੀ। ਪਿਆਰੋ ਪਰਮ ਪ੍ਰੇਮ ਕਰ ਚਿਤ ਕੋ, ਇਸ ਤਰ੍ਹਾਂ ਮਹਾਨ ਪਿਆਰਾ ਕਹਿੰਦੇ ਜਾਣ ਕਰਕੇ ਚਿਤ ਦੇ ਨਾਲ ਉਹਦੇ ਕਰਕੇ ਪ੍ਰੇਮ ਕਰਦੀ ਹੈ। ਪਤ ਰਜਾਏ ਮਹਿ ਰਾਜੀ ਰਹੇ, ਆਪਣਾ ਜਿਹੜਾ ਪਤੀ ਉਹਦੀ ਆਗਿਆ ਵਿੱਚ ਹੀ ਰਾਜੀ ਖੁਸ਼ ਰਹਿੰਦੀ ਹੈ। ਵਿਛੜੇ ਨਿਤ ਮਿਲਵੇ ਕਹੁ ਚਾਹੇ, ਮਾਲਕ ਵਿਛੜ ਜਾਏ ਫਿਰ ਹਮੇਸ਼ਾ ਉਹਨੂੰ ਮਿਲਣਾ ਚਾਹੁੰਦੀ ਹੈ। ਜਾਬਤ ਮਿਲਹਿ ਨਾ ਰਚਹਿ ਉਪਾਈ, ਜਿੰਨਾ ਚਿਰ ਮਾਲਕ ਆ ਕੇ ਮਿਲ ਨਹੀਂ ਜਾਂਦਾ ਉਹਨਾਂ ਚਿਰ ਮਿਲਣ ਵਾਸਤੇ ਉਪਰਾਲੇ ਹੀਲੇ ਰਚਦੀ ਹੈ ਕਰਦੀ ਹੈ। ਆਹ ਸੁਖਦ ਪਤ ਬਿਨ ਦੁਖਦਾਈ, ਕਿਉਂਕਿ ਉਹ ਜਾਣਦੀ ਹੈ ਵੀ ਪਤੀ ਦੇ ਨਾਲ ਹੀ ਸੁਖ ਹੈ ਤੇ ਪਤੀ ਤੋਂ ਬਗੈਰ ਤਾਂ ਸਭ ਕੁਛ ਦੁਖਦਾਈ ਹੀ ਹੈ। ਦੀਰਘ ਸਵਾਸ ਪਰੀ ਮੁਖ ਪੀਰੀ, ਇਸ ਕਰਕੇ ਪਤੀ ਤੋਂ ਬਗੈਰ ਲੰਮੇ ਹੋਕੇ ਲੈਂਦੀ ਹੈ, ਮੂੰਹ ਦਾ ਪੀੜਾ ਜਾ ਪੈ ਜਾਂਦਾ। ਅਸਰੂ ਬਹਿ ਹੈ ਧਰ ਹੈ ਨਹਿ ਧੀਰੀ, ਇਸ ਤਰ੍ਹਾਂ ਪਤੀ ਤੋਂ ਬਗੈਰ ਅਥਰੂ ਡਿੱਗਦੇ ਹਨ, ਧੀਰ ਜਿੰਨੀ ਧਾਰਦੀ ਹੈ। ਸੋ ਤਿਸ ਪਤ ਕੀ ਬਾਤ ਸੁਣਾਵੇ, ਸੋ ਨੀ ਜੋ ਤਿਸ ਪਤ ਕੀ ਬਾਤ ਜਿਹੜਾ ਕਹਿੰਦੇ ਉਹ ਮਾਲਕ ਦੀ ਆ ਕੇ ਕੋਈ ਬਾਹਰੋਂ ਗੱਲ ਸੁਣਾਉਂਦਾ, ਸੇਵਾ ਕਰ ਹੈ ਪ੍ਰੇਮ ਕੋ ਲਾਵੈ। ਆਹੋ ਕਹਿੰਦੇ ਗੱਲ ਸੁਣਾਉਣ ਵਾਲੇ ਦੀ ਵੀ ਸੇਵਾ ਕਰਦੀ ਹੈ, ਪ੍ਰੇਮ ਲਾਉਂਦੀ ਵੀ। ਤੂੰ ਤਾਂ ਮੇਰੇ ਮਾਲਕ ਦੀ ਆ ਕੇ ਗੱਲ ਦੱਸੀ ਹੈ ਵੀ ਆ ਰਿਹਾ ਹੈ। ਪਤ ਪਰਮੇਸ਼ਰ ਪ੍ਰੇਮ ਪਛਾਣੈ। ਆ ਜਿਹੜਾ ਪਤੀ ਹੈ ਉਹ ਕਹਿੰਦੇ ਪਰਮੇਸ਼ਰ ਹੈ। ਜਦੋਂ ਇਹ ਕਹਿੰਦੇ ਭਗਤੀ ਕਰਨ ਵਾਲਾ ਜਿਹੜਾ ਭਗਤਨੀ ਵਾਂਗ ਪਤਵਰਤਾ ਵਾਂਗ ਉਹਦੇ ਪ੍ਰੇਮ ਨੂੰ ਪਛਾਣਦਾ ਹੈ। ਮਿਲਿਆ ਪ੍ਰਿਆਸੋ ਰਲੀਆ ਠਾਣੈ। ਆਹ ਪਿਆਰੀ ਭਗਤੀ ਕਰਨ ਵਾਲੇ ਨੂੰ ਮਿਲਦਾ ਫਿਰ ਰੁੜੀਆਂ ਖੁਸ਼ੀਆਂ ਮਾਣਦਾ ਹੈ। ਤਿਨਕੇ ਬਸ ਹੋਏ ਫਿਰ ਹੈ ਪਿਛਾਰੀ। ਉਧਰ ਪਤਵਰਤਾ ਦੇ ਅੱਗੇ ਪਿੱਛੇ ਫਿਰਦਾ, ਇਸ ਤਰ੍ਹਾਂ ਭਗਤੀ ਕਰਨ ਵਾਲੇ ਦੇ ਅੱਗੇ ਪਿੱਛੇ ਪਰਮੇਸ਼ਰ ਬਸ ਹੋਇਆ ਫਿਰਦਾ ਹੈ। ਫਿਰ ਇਮਹਰ ਭਗਤ ਲੇਹ ਉਰਤਾਰੀ। ਇਸ ਤਰ੍ਹਾਂ ਇਹ ਜਿਹੜੀ ਚੌਥੀ ਵਾਹਿਗੁਰੂ ਦੀ ਭਗਤੀ ਸਾਧਨ ਹੈ, ਇਹਦੇ ਵਿੱਚ ਧਾਰ ਲਓ, ਭਗਤੀ ਕਰਨ ਲੱਗੋ, ਪਰਮੇਸ਼ਰ ਕਹਿੰਦੇ ਤੁਹਾਡੇ ਅੱਗੇ ਪਿੱਛੇ ਫਿਰੇਗਾ। ਸੁਣ ਸਤਿਗੁਰ ਕੇ ਬਾਕ ਸੁਹਾਏ। ਕਿਉਂ ਗੁਰੂ ਅੰਗਦ ਸਾਹਿਬ ਜੀ ਦੇ ਮੁਖ ਤੋਂ ਸੋਭਨੀਕ ਬਚਨ ਸੁਣ ਕਰਕੇ ਤਿੰਨੋ ਭਗਤ ਭਏ ਸੁਖ ਪਾਏ। ਤਿੰਨੇ ਕਹਿੰਦੇ ਭਗਤੀ ਕਰਨ ਵਾਲੇ ਭਗਤ ਹੋ ਗਏ ਤੇ ਸੁਖ ਪਾਇਆ ਤਿੰਨਾਂ ਨੇ। ਸਤ ਸੰਗਤ ਕੀ ਸੇਵਾ ਲਾਗੇ। ਨਾਲ ਨਾਲ ਭਗਤੀ ਕਰਦੇ ਹੈ, ਸਤਸੰਗਤ ਦੀ ਵੀ ਸੇਵਾ ਕਰਨ ਵਿੱਚ ਲੱਗ ਗਏ। ਪ੍ਰੇਮ ਪਰਮੇਸ਼ਰ ਕੇ ਮਨ ਜਾਗੇ। ਪਰਮੇਸ਼ਰ ਦਾ ਜਿਹੜਾ ਪ੍ਰੇਮ ਆ ਉਹ ਵੀ ਮਨ ਵਿੱਚ ਜਾਗ ਆਇਆ ਇਹਨਾਂ ਦੇ। ਮੱਲੂ ਸ਼ਾਹੀ ਆਦਿਕ ਸਾਰੇ। ਮੱਲੂ ਸ਼ਾਹੀ ਤੋਂ ਆ ਲੈ ਕੇ ਜਿਹੜੇ ਆ ਸਾਰੇ ਭਾਈ ਪਾਰੋ, ਜੁਲਕਾ, ਬੂਲਾ, ਨਰੈਣ ਦਾਸ, ਭਾਈ ਜੀਵਾ ਆਦਿਕ ਜਿਹੜੇ ਸਾਰੇ ਅਗਣੇ, ਸ੍ਰੀ ਅੰਗਦ ਕੇ ਰਹੇ ਦੁਆਰੇ। ਸਾਰੇ ਜਿਹੜੇ ਗਿਣ ਕੇ ਦੱਸੇ ਆ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਵਿੱਚ ਹੀ ਰਹੇ ਜ਼ਿੰਦਗੀ ਭਰ। ਸ੍ਰੀ ਗੁਰੂ ਅਮਰਦਾਸ ਢਿੱਗ ਰਹੇ। ਉਸ ਤੋਂ ਬਾਅਦ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਗੁਰਤਾ ਗੱਦੀ ਦੇ ਮਾਲਕ ਹੋਏ ਉਹਨਾਂ ਦੇ ਕੋਲ ਵੀ ਇਹ ਰਹੇ। ਕਰ ਸਿੱਖੀ ਕੋ ਸੁਭ ਗਤ ਲਹੈ। ਇਸ ਤਰ੍ਹਾਂ ਕਹਿੰਦੇ ਜੋ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਧਾਰਨ ਕਰਕੇ ਇਹਨਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਚੰਗੀ ਗਤੀ, ਚੰਗੀ ਕਲਿਆਣ ਪ੍ਰਾਪਤ ਕਰ ਲਈ ਹੈ। ਇਨ ਸੋ ਮਿਲੇ ਅਪਰ ਸਿੱਖ ਹੋਏ। ਇਹਨਾਂ ਨਾਲ ਮਿਲ ਕਰਕੇ ਜੋ ਗੁਰੂ ਕੇ ਸਿੱਖ ਹੋ ਗਏ। ਸਤਿਗੁਰ ਜਸ ਕੋ ਹਿਰਦੇ ਪਰੋਏ। ਉਹਨੇ ਵੀ ਕਹਿੰਦੇ ਸਤਿਗੁਰੂ ਦੇ ਜਸ ਨੂੰ ਹਿਰਦੇ ਵਿੱਚ ਪਰੋ ਲਿਆ, ਵਸਾ ਲਿਆ। ਵੱਡੇ ਭਾਗ ਜਿਨ ਹੈ ਜਗ ਜਾਗੇ। ਕਵੀ ਜੀ ਕਹਿੰਦੇ ਆ ਜਿਨ੍ਹਾਂ ਦੇ ਕੋਈ ਵੱਡੇ ਭਾਗ ਸੰਸਾਰ ਦੇ ਵਿੱਚ ਜਾਗੇ ਹਨ, ਪ੍ਰਗਟ ਹੋਏ ਹਨ। ਗੁਰਮਿਲ ਪ੍ਰਭੂ ਪ੍ਰੇਮ ਮਹਿ ਪਾਗੇ। ਗੁਰੂ ਅੰਗਦ ਸਾਹਿਬ ਜੀ ਨਾਲ ਮਿਲ ਕਰ ਕਰਕੇ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਹੀ ਰੰਗੇ ਗਏ। ਉਹ ਭਾਈ ਗੁਰਦਾਸ ਜੀ ਨੇ 11ਵੀਂ ਵਾਰ ਦੇ ਵਿੱਚ ਇਹ ਕੁਝ ਗੁਰਸਿੱਖਾਂ ਦੇ ਜਿਹੜੇ ਖਾਸ ਖਾਸ ਸਿੱਖ ਸੀ ਜਿਨ੍ਹਾਂ ਨੇ ਮਹਾਨ ਸੇਵਾ ਕੀਤੀ, ਬਹੁਤੇ ਨਿਹਾਲੋ ਨਿਹਾਲ ਹੋਏ, ਉਹਨਾਂ ਦੇ ਨਾਂ 11ਵੀਂ ਵਾਰ ਦੇ ਵਿੱਚ ਦਿੱਤੇ ਨੇ। ਉਹਨਾਂ ਵਿੱਚੋਂ ਇਹ ਕਵੀ ਸੰਤੋਖ ਸਿੰਘ ਜੀ ਨੇ ਇੱਥੇ ਨਾਂ ਦੇ ਦਿੱਤੇ ਹੈ। ਉਹ ਗਿਆਨ ਰਤਨਾਵਲੀ ਜੋ ਭਾਈ ਮਨੀ ਸਿੰਘ ਜੀ ਨੇ ਉਹ ਗੁਰਸਿੱਖ ਰਤਨਾਵਲੀ ਪੁਸਤਕ ਲਿਖੀ ਹੈ, ਜਨਮ ਸਾਖੀ ਲਿਖੀ, ਉਹਦੇ ਵਿੱਚ ਵੀ ਇਹ ਨਾਂ ਖੋਲ ਖੋਲ ਕੇ ਵਾਰਤਕ ਰੂਪ ਵਿੱਚ ਆ ਜਾਂਦੇ। ਭਾਈ ਗੁਰਦਾਸ ਜੀ 11ਵੀਂ ਵਾਰ ਦੇ ਵਿੱਚ ਸੰਖੇਪਤ ਰੂਪ ਵਿੱਚ ਹੀ ਆਉਂਦੇ ਹੈ, ਜਾਣੀ ਨਾ ਹੀ ਹੈ, ਬਾਕੀ ਉਹਨਾਂ ਦਾ ਜੀਵਨ ਨਹੀਂ ਦੱਸਿਆ ਹੈ। ਗੁਰਸਿੱਖ ਰਤਨਾਵਲੀ ਜੋ ਭਾਈ ਮਨੀ ਸਿੰਘ ਜੀ ਨੇ ਲਿਖੀ ਉਹਦੇ ਵਿੱਚ ਉਹਨਾਂ ਨੇ ਥੋੜ੍ਹਾ ਥੋੜ੍ਹਾ ਜੀਵਨ ਵੀ ਲਿਖਿਆ ਹੈ। ਸੋ ਇਸ ਤਰ੍ਹਾਂ ਗੁਰਸਿੱਖ ਰਤਨਾਵਲੀ ਜਿਹੜੀ ਪੁਸਤਕ ਹੈ ਡਾਕਟਰ ਵੀਰ ਸਿੰਘ ਜੀ ਨੇ ਇੱਕ ਵਾਰੀ ਛਾਪੀ ਸੀ ਖਾਲਸਾ ਸਮਾਚਾਰ, ਸ਼ਾਇਦ ਅੱਜ ਕੱਲ੍ਹ ਉਹ ਡਾਕਟਰ ਵੀਰ ਸਿੰਘ ਸਦਨ ਦਿੱਲੀ ਵਾਲਿਆਂ ਨੇ ਛਾਪੀ ਹੋਈ ਹੈ, ਉੱਥੋਂ ਸਾਨੂੰ ਇਹ ਹਾਸਲ ਹੋ ਸਕਦੀ ਹੈ। ਗੁਰਸਿੱਖ ਰੂਪ ਵਿੱਚ ਲਿਖੇ ਹੈ ਉਸੇ ਦਾ ਹੀ ਕਵੀ ਸੰਤੋਖ ਸਿੰਘ ਜੀ ਨੇ ਲੱਥਾ ਕੀਤਾ ਹੈ। ਇਸ ਕਰਕੇ ਜਿਵੇਂ ਅੱਗੇ ਗੁਰਸਿੱਖਾਂ ਦੇ ਪ੍ਰਸੰਗ ਆਉਣਗੇ ਆਪਾਂ ਪੜ੍ਹ ਕੇ ਆਪਾਂ ਲਾਹਾ ਲਵਾਂਗੇ, ਇੱਥੇ ਹੁਣ ਇਹ ਅੰਸੂ ਇਹ ਪ੍ਰਸੰਗ ਸੰਪੂਰਨ। ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਵੀ ਪਾਵਨ ਪਵਿੱਤਰ ਅਵਤਾਰ ਦਿਹਾੜਾ ਹੈ। ਇਸ ਸੰਬੰਧ ਵਿੱਚ ਜੋ ਸਾਡੇ ਨਗਰ ਵਿੱਚ ਬਾਹਰ ਬਾਹਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿੱਥੇ ਮੁਬਾਰਕ ਚਰਨ ਪਏ ਹੋ, ਗੁਰਦੁਆਰਾ ਬੀਰੀ ਸਾਹਿਬ ਸਭਾਏ ਮਾਨ ਹੈ, ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਦਿਹਾੜੇ ਨੂੰ ਸਨਮੁਖ ਸਮਕਸ਼ ਰੱਖਦਿਆਂ ਹੋਇਆਂ ਪਰਸੋਂ ਤੋਂ ਲੈ ਕੇ ਤੁਰਕੀ ਬਾਣੀ ਸਚਕੀ ਬਾਣੀ ਦੇ ਸ੍ਰੀ ਅਖੰਡ ਪਾਠ ਸ੍ਰੀ ਜਪਜੀਤ ਸਾਹਿਬ ਗੁਰਮਤਿ ਮਰਜ਼ਾਦਾ ਅਨੁਸਾਰ ਪ੍ਰਾਰੰਭ ਹੋਏ ਹੋਏ ਗ੍ਰੰਥੀ ਸਾਹਿਬਾਨ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਸੰਪੂਰਨ ਪਾਠ ਕਰਕੇ ਉੱਥੇ ਭੋਗ ਪਾਉਣਗੇ ਅਤੇ ਉਸ ਤੋਂ ਉਪਰੰਤ ਰਾਗੀ ਸਾਹਿਬਾਨ ਅੱਧਾ ਘੰਟਾ 40 ਮਿੰਟ ਤੱਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਗਮਨ ਦਿਹਾੜੀ ਗੁਰੂ ਸ਼੍ਰੀ ਗੁਰਸ਼ਬਦ ਕੀਰਤਨ ਕਰਕੇ ਨਿਹਾਲ ਕਰਨਗੇ। ਮਾਤੜ ਵੀ ਉਸ ਸਥਾਨ ਦੇ ਦਰਸ਼ਨ ਕਰਦਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਕੇ ਮਹਿਲ ਵਾਲੇ ਸਥਾਨ 'ਤੇ ਅਵਤਾਰ ਧਾਰਿਆ, ਬਾਲ ਲੀਲਾ ਕੀਤੀ, ਜੰਗ ਯੁੱਧ ਕੀਤੇ, ਉਸ ਸੰਖਿਅਤ ਨਾਲ ਥੋੜ੍ਹਾ ਬਹੁਤਾ ਪ੍ਰਸੰਗ ਸੁਣਾਉਣ ਦੀ ਕੋਸ਼ਿਸ਼ ਕਰੇਗਾ। ਜਿੰਨੇ ਵੀ ਅਸੀਂ ਇੱਥੇ ਗੁਰੂ ਕੇ ਦਰਬਾਰ ਵਿੱਚ ਬੈਠੇ ਹਾਂ, ਰਾਤ ਦੇ ਸਮੇਂ ਇਸ ਤਰ੍ਹਾਂ ਉਹ ਸਪੀਕਰ ਰਾਹੀਂ ਸਾਰੀ ਗੱਲ ਕਹੀ ਦਿੱਤੀ ਸੀ, ਉਹ 10:30 ਵਜੇ ਉੱਥੇ ਸਾਰੀ 11 ਵਜੇ ਸਮਾਪਤੀ ਹੋ ਜਾਊਗੀ। ਪਹਿਲਾਂ ਹੁਣ ਜਿਹੜਾ ਇਹ ਸ਼੍ਰੀ ਅਖੰਡ ਪਾਠ ਪ੍ਰਾਰੰਭ ਹੋਇਆ ਉਹਦਾ ਭੋਗ ਪਾਉਣ ਲੱਗ ਪੈਣਗੇ 1:30 ਵਜੇ ਗ੍ਰੰਥੀ ਸਾਹਿਬਾਨ। ਉਦੋਂ ਬਾਅਦ 9:30 ਵਜੇ ਤੋਂ ਲੈ ਕੇ 10:15 ਤੱਕ ਰਾਗੀ ਸੰਕੀਰਤਨ ਕਰਨਗੇ। ਉਸ ਤੋਂ ਬਾਅਦ ਥੋੜ੍ਹੀ ਬਹੁਤੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਦਿਹਾੜੇ ਦੀ ਜਿਹੜੀ ਵਿਚਾਰ ਉਹ ਆਪਾਂ ਰਲ ਮਿਲ ਕੇ ਪੜ੍ਹਾ ਸੁਣਾਂਗੇ, ਲਹਾ ਲਵਾਂਗੇ। ਉਹ ਸਾਰੀਆਂ ਸਿੱਖ ਸੰਗਤਾਂ 'ਤੇ ਉੱਥੇ ਵੀ ਜਾ ਕੇ ਗੁਰੂ ਮਹਾਰਾਜ ਦੇ ਅਸਥਾਨ ਦੇ ਦਰਸ਼ਨ ਕਰਨ ਦੀ ਖੇਚਲ ਕਰਨੀ, ਕੀਰਤਨ ਸੁਣਨਾ, ਆਗਮਨ ਦੀ ਕਥਾ ਸੁਣ ਕੇ ਆਪਣੇ ਆਪ ਨੂੰ ਸਫਲੇ ਅਤੇ ਸੁਭਾਗੀ ਬਣਾਉਣਾ ਜੀ। ਇੱਥੇ ਆਪਾਂ ਹੁਣ ਸਮਾਪਤੀ ਕਰੀਏ, ਅਰਦਾਸ ਵੀ ਜੁੜੀਏ ਜੀ। 300 ਮਿਲੇ ਅਪਰ ਸਿੱਖ ਸਿੱਖ ਹੋਏ, ਸਤਿਗੁਰ ਜਸ ਕੋ ਹਿਰਦੇ ਪਰੋਏ, ਵੱਡੇ ਭਾਗ ਜਿਨਕੇ ਜਗ ਜਾਗੇ, ਗੁਰਮਿਲ ਪ੍ਰਭੂ ਪ੍ਰੇਮ ਮਹਿ ਪਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ